ਵਾਹਿਗੁਰੂ ਸਾਹਿਬ ਜੀਓ ਦੋਹਰਾ ਭਈ ਭੋਰ ਅਕਬਰ ਕਹਿਓ ਸਭ ਉਮਰਾਓ ਬੁਲਾਏ ਇਲਮ ਪਠਨ ਵਾਰੇ ਜਿਤੇ ਅਰ ਜੋ ਪੀਰ ਕਹਾਏ ਭਈ ਭੋਰ ਅਕਬਰ ਕਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਬੌਲੀ ਸਾਹਿਬ ਦਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ੁਰੂਆਤ ਕਰਕੇ ਉਸ ਨੂੰ ਸੰਪੂਰਨ ਕੀਤਾ, ਉਹ ਪ੍ਰਸੰਗ ਇਸੇ ਤਰ੍ਹਾਂ ਗੁਰਸਿੱਖਾਂ ਨੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਅਤੇ ਹਰਿਮੰਦਰ ਸਾਹਿਬ ਦੇ ਬਣਨ ਦੀ ਕਥਾ ਪੁੱਛੀ ਸੀ। ਉਹਦੇ ਸੰਬੰਧ ਵਿੱਚ ਫਿਰ ਕਵੀ ਨੇ ਤਥਾ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਿੱਥੇ ਅੰਮ੍ਰਿਤ ਸਰੋਵਰ ਬਣਿਆ ਹੈ, ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ ਹੈ, ਵੀ ਇਹ ਜਿਹੜੀ ਜਗ੍ਹਾ ਹੈ ਸਤਿਗੁਰੂ ਦੇ ਘਰ ਦੇ ਵਿੱਚ ਕਿਵੇਂ ਆਈ, ਕਿਵੇਂ ਪ੍ਰਾਪਤ ਹੋਈ, ਉਹਦਾ ਪਿਛੋਕੜ ਦੱਸਿਆ ਵੀ ਅਕਬਰ ਪਾਤਸ਼ਾਹ ਆਇਆ ਸੀ, ਦਰਸ਼ਨ ਕਰਕੇ ਉਸਨੇ 84 ਪਿੰਡ ਸਤਿਗੁਰੂ ਸਾਹਿਬ ਜੀ ਦੀ ਭੇਟਾ ਕੀਤੇ ਸਨ, ਪਟਾ ਲਿਖਵਾ ਦਿੱਤਾ ਸੀ। ਉਹ ਕੁਝ ਪ੍ਰਸੰਗ ਆਪਾਂ ਸੁਣਿਆ ਹੈ, ਅਕਬਰ ਪਾਤਸ਼ਾਹ ਨੇ ਕਿਉਂ 84 ਪਿੰਡ ਭੇਟਾ ਕੀਤੇ, ਕਿਉਂਕਿ ਚਿਲੌਰਗੜ੍ਹ ਦਾ ਕਿਲ੍ਹਾ ਇਹਦਾ ਫਤਿਹ ਨਹੀਂ ਹੁੰਦਾ ਸੀ, ਗੁਰੂ ਅਮਰਦਾਸ ਸਾਹਿਬ ਜੀ ਦੇ ਵਾਕ ਕਰਕੇ ਫਤਿਹ ਹੋਇਆ ਸੀ। ਹੋਰ ਜਿੰਨੇ ਪੀਰ ਫਕੀਰ ਨੇ ਬਥੇਰੇ ਮਨਾਏ ਸਨ, ਅਤੇ ਸਾਰਿਆਂ ਨੇ ਕਿਹਾ ਸੀ ਅਕਬਰ ਪਾਤਸ਼ਾਹ ਜਾਂਦਿਆਂ ਸਾਰੀ ਚਿਤੌੜਗੜ੍ਹ ਦਾ ਸਿਰਾ ਸਰ ਹੋ ਜਾਏਗਾ, ਫਤਿਹ ਹੋ ਜਾਏਗਾ। ਪਰ ਕਿਨੇ ਕਿਸੇ ਪੀਰ ਫਕੀਰ ਦੇ ਬਚਨ ਨਹੀਂ ਪੂਰੇ ਹੋਏ। ਇਸ ਤਰ੍ਹਾਂ ਫਿਰ ਟੋਡਰ ਮੱਲ ਦੀਵਾਨ ਅਤੇ ਤਾਹਰ ਬੇਗ ਜੋ ਲਾਹੌਰ ਦਾ ਸੂਬਾ ਸੀ, ਉਹਨਾਂ ਦੋਹਾਂ ਨੇ ਕਿਹਾ ਸੀ ਇਹ ਅਕਬਰ ਪਾਤਸ਼ਾਹ ਜੇ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਉਹ ਟਾਸਰਾ ਲੈ ਲਏ, ਹੁਣ ਉਹਨਾਂ ਦੀ ਗੱਦੀ ਉੱਪਰ ਵਿਰਾਜਣ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਸ ਰਹੇ, ਜੇ ਉਹ ਮੁੱਖੋਂ ਵਚਨ ਕਰ ਦੇਣ ਫਿਰ ਇਹ ਪੂਰਾ ਹੋ ਸਕਦਾ ਹੈ, ਕਿਉਂਕਿ ਉਹ ਕਾਮਲ ਨੇ। ਇਸ ਕਰਕੇ ਫਿਰ ਪਾਤਸ਼ਾਹ ਨੇ ਸਤਿਗੁਰੂ ਦੇ ਪਾਸ ਤਾਹਰ ਬੇਗ ਅਤੇ ਟੋਡਰ ਦੀਵਾਨ ਨੂੰ ਬੇਨਤੀ ਕਰਕੇ ਭੇਜਿਆ ਸੀ, ਆਏ ਸਨ ਗੋਇੰਦਵਾਲ ਵਿਖੇ, ਪਹੁੰਚ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜੇ ਹੀ ਵਾਕ ਕੀਤਾ, ਕਹਿੰਦੇ ਵੀ ਇਹ ਬੌਲੀ ਸਾਹਿਬ ਦਾ ਰੋੜਾਂ ਦਾ ਕੜਾ ਹੈ, ਟੁੱਟ ਨਹੀਂ ਰਿਹਾ ਹੈ। ਜਦੋਂ ਇਹ ਰੋੜਾਂ ਦਾ ਕੜ ਸਖਤ ਟੁੱਟ ਗਿਆ, ਉਸੇ ਵੇਲੇ ਉੱਧਰ ਚਿਤੌੜਗੜ੍ਹ ਦਾ ਕਿਲ੍ਹਾ ਟੁੱਟ ਜਾਏਗਾ। ਇਹ ਵੀ ਪਰਮੇਸ਼ਰ ਦੀ ਨੇਤ ਹੀ ਐਸਾ ਹੈ ਵੀ ਇੱਕੋ ਸਮੇਂ ਦੋਵੇਂ ਟੁੱਟਣੇ ਨੇ। ਉਹ ਗੱਲ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਵੇਂ ਕਹੀ ਸੀ ਉਵੇਂ ਵਾਕ ਸੱਤ ਹੋ ਗਿਆ। ਇੱਧਰ ਰੋੜਾਂ ਦਾ ਕੜ ਟੁੱਟ ਗਿਆ ਅਤੇ ਉੱਧਰ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਹੋ ਗਿਆ। ਫਿਰ ਇਹ ਮੁਨਸ਼ੀ ਅਤੇ ਟੋਡਰ ਮੱਲ ਦੀਵਾਨ ਅਤੇ ਤਾਹਰ ਬੇਗ ਅਕਬਰ ਪਾਤਸ਼ਾਹ ਕੋਲ ਪਹੁੰਚੇ, ਸਾਰਾ ਕੁਛ ਲਿਖ ਕੇ ਆ ਗਏ ਸਨ। ਅਤੇ ਅਕਬਰ ਪਾਤਸ਼ਾਹ ਨੇ ਕਿਹਾ ਸੀ ਵੀ ਕੱਲ੍ਹ ਨੂੰ ਆਪਾਂ ਸਭਾ ਲਾਵਾਂਗੇ, ਸਾਰਿਆਂ ਅਹਿਲਕਾਰਾਂ ਨੂੰ ਅਤੇ ਬੜੇ ਬੜੇ ਪੀਰਾਂ ਨੂੰ ਵੀ ਬੁਲਾਵਾਂਗੇ ਸਾਰਿਆਂ ਦੇ ਸਾਹਮਣੇ। ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਮੁੱਖੋਂ ਕੋਈ ਵਾਕ ਕਿਹਾ ਸੀ ਅਤੇ ਸਾਰਿਆਂ ਨੂੰ ਸੁਣਾਵਾਂਗੇ। ਉਹ ਇਸ ਤਰ੍ਹਾਂ ਕਹਿ ਕੇ ਸਭਾ ਵਿੱਚ ਚਲਾ ਗਿਆ ਸੀ। ਜਿਵੇਂ ਦੂਸਰੇ ਦਿਨ ਸਭਾ ਲਾ ਕੇ ਇਹ ਮੁਨਸ਼ੀ ਨੂੰ ਸਾਰਿਆਂ ਨੂੰ ਬੁਲਾ ਕੇ ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਸੰਬੰਧੀ ਵਾਕਫੀਅਤ ਲਈ ਜੋ ਇਹ ਲਿਖ ਕੇ ਲੈ ਕੇ ਆਏ ਸਨ, ਜਿਵੇਂ ਇਹਨਾਂ ਨੇ ਉਹ ਸਾਰਾ ਕੁਛ ਸੁਣਾਇਆ, ਅੱਜ ਦੇ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਚਿਤ ਲਾ ਕੇ ਸੁਣੀਏ। ਭਾਈ ਭੋਰ ਅਕਬਰ ਕਹਿਓ। ਇਸ ਵੇਲੇ ਕਹਿੰਦੇ ਅਗਲੀ ਸਵੇਰ ਹੋ ਆਈ ਹੈ, ਦਿਨ ਚੜ੍ਹ ਆਇਆ ਹੈ, ਅਕਬਰ ਪਾਤਸ਼ਾਹ ਨੇ ਕਿਹਾ ਹੈ ਸਭ ਉਮਰਾਓ ਬੁਲਾਏ। ਆਪਣੇ ਪਹਿਰੇਦਾਰਾਂ ਨੂੰ ਚੋਬਦਾਰਾਂ ਨੂੰ ਕਿਹਾ ਵੀ ਜਿੰਨੇ ਮੇਰੇ ਉਮਰਾਵ ਹਨ, ਅਹਿਲਕਾਰ ਹੈ, ਵਜ਼ੀਰ ਹੈ, ਸਾਰਿਆਂ ਨੂੰ ਬੁਲਾ ਲਓ। ਇਲਮ ਪਠਨ ਵਾਰੇ ਜਿਤੇ। ਹੋਰ ਜਿਹੜੇ ਚੰਗੇ ਕਹਿੰਦੇ ਵਿਦਿਆ ਪੜ੍ਹਨ ਵਾਲੇ ਹਨ, ਮਹਾਨ ਵਿਦਵਾਨ ਆਲਮ ਅਰ ਜੋ ਪੀਰ ਕਹਾਏ। ਇਸੇ ਤਰ੍ਹਾਂ ਆਪਣੇ ਆਪ ਨੂੰ ਜੋ ਬਹੁਤ ਵੱਡੇ ਪੀਰ ਵੀ ਅਖਵਾਉਂਦੇ ਹਨ ਵੀ ਸਾਡੇ ਬਾਗ ਪੂਰੇ ਹੁੰਦੇ, ਉਹ ਪੀਰਾਂ ਨੂੰ ਵੀ ਬੁਲਾ ਲਓ ਸਭਾ ਵਿੱਚ। ਚੌਪਈ ਸਰਬ ਭਾਂਤ ਕੇ ਨਰ ਬੁਲਵਾਏ। ਇਸ ਤਰ੍ਹਾਂ ਅਕਬਰ ਪਾਤਸ਼ਾਹ ਦੇ ਕਹਿਣ ਕਰਕੇ ਜਿਹੜੇ ਕੋਈ ਚੌਬਦਾਰ ਸਨ, ਸਭ ਤਰ੍ਹਾਂ ਦੇ ਜਿਹੜੇ ਪੁਰਸ਼ ਹੈ, ਉਹ ਸਭਾ ਵਿੱਚ ਬੁਲਾ ਲਏ, ਸਦ ਲਏ। ਸਭਾ ਵਿੱਚ ਬੈਠਿਓ ਹਰ ਖਾਏ। ਅਕਬਰ ਪਾਤਸ਼ਾਹ ਆਪ ਵੀ ਕਹਿੰਦੇ ਖੁਸ਼ ਹੋ ਕੇ ਉਹ ਸਭਾ ਦੇ ਵਿੱਚ ਆ ਬੈਠਾ ਹੈ। ਨਵੀਂ ਸਿੰਧ ਕੋ ਬਾਕ ਬਖਾਨਾ। ਅਕਬਰ ਪਾਤਸ਼ਾਹ ਨੇ ਸਭਾ ਵਿੱਚ ਬੈਠਦਿਆਂ ਸਾਰੀ ਜਿਹੜਾ ਮੁਨਸ਼ੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਭੇਜਿਆ ਸੀ, ਉਸਨੂੰ ਬਚਨ ਕਿਹਾ ਹੈ। ਅਬ ਹੈ ਸੁਣਾਵੋ ਲਿਖ ਜੋ ਆਨਾ। ਲੈ ਵੀ ਮੁਨਸ਼ੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਤੂੰ ਸਾਰਾ ਕੁਛ ਦੇਖ ਕੇ ਲਿਖ ਕੇ ਲੈ ਕੇ ਆਇਆ ਹੈ, ਹੁਣ ਸਵਾ ਲੱਗੀ ਹੈ, ਸਾਰਿਆਂ ਦੇ ਸਾਹਮਣੇ ਹੈ, ਖੋਲ ਕੇ ਕਹਿ ਦੇ ਦੱਸ ਦੇ। ਸਭ ਨੇ ਬਿਖੈ ਤਬ ਪਾਠਿਓ ਸੁਣਾਇਓ। ਉਸ ਵੇਲੇ ਮੁਨਸ਼ੀ ਪਾਤਸ਼ਾਹ ਦੇ ਕੋਲ ਖੜਾ ਹੋ ਗਿਆ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਲਿਖ ਕੇ ਲਿਆਇਆ ਸੀ, ਉਹ ਪੜ੍ਹ ਕੇ ਇਸਨੇ ਸੁਣਾਇਆ ਸਭ ਨੂੰ। ਜਬ ਹੈ ਸਾਹ ਦਿੱਲੀ ਤੇ ਧਾਇਓ। ਇਹ ਲਿਖ ਕੇ ਲਿਆਇਆ ਵੀ ਜਦੋਂ ਅਕਬਰ ਪਾਤਸ਼ਾਹ ਚਿਤੌੜਗੜ੍ਹ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਦਿੱਲੀ ਤੋਂ ਚਿਤੌੜਗੜ੍ਹ ਵੱਲ ਨੂੰ ਧਾਗਾ ਕਰਕੇ ਗਿਆ ਸੀ, ਤਬ ਕੋ ਤਿੰਨ ਸੰਕਲਪ ਉਠਾਇਓ। ਉਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੌਲੀ ਸਾਹਿਬ ਜੀ ਦਾ ਉਹ ਸਿਰਜਣ ਦਾ ਸ਼ੁਰੂਆਤ ਕਰਨ ਦਾ ਫੁਰਨਾ ਉਠਾਇਆ ਵੀ ਬੌਲੀ ਸਾਹਿਬ ਬਣਾਈਏ। ਸਭ ਤਿਆਰੀ ਕਰ ਚਹਿਤ ਖਨਾਇਓ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਸਾਰੀ ਤਿਆਰੀ ਕਰਕੇ ਇਹ ਬੌਲੀ ਸਾਹਿਬ ਨੂੰ ਖੁਦਵਾਇਆ ਪਟਵਾਇਆ ਚਾਹੁੰਦੇ ਸਨ। ਜਬ ਹੈ ਸਾਹ ਪਹੁੰਚਿਓ ਤਿਸ ਠਾਰ। ਹਾਂ, ਮੁਨਸ਼ੀ ਕਹਿ ਰਿਹਾ ਵੀ ਜਿਸ ਵੇਲੇ ਅਕਬਰ ਪਾਤਸ਼ਾਹ ਉਧਰ ਚਿਤੌੜਗੜ੍ਹ ਦੇ ਕਿਲੇ ਕੋਲ ਜਾ ਪੁੱਜਿਆ, ਤੋਪਨ ਗੋਰੇ ਲੱਗੇ ਚਿਤੌਰ। ਚਿਤੌੜਗੜ੍ਹ ਨੂੰ ਜਾ ਕੇ ਤੋਪਾਂ ਦੇ ਗੋਲੇ ਵੱਜੇ, ਤਬ ਹੀ ਟੱਕ ਛਿਤ ਖਿਨਬੇ ਕੇਰਾ। ਇਧਰ ਗੁਰੂ ਅਮਰਦਾਸ ਸਾਹਿਬ ਨੇ ਬੋਲੀ ਬਣਾਉਣ ਵਾਸਤੇ ਧਰਤੀ ਉੱਪਰ ਕਹਿੰਦੇ ਟੱਕ ਲਾਇਆ, ਟੱਪਾ ਲਾਇਆ। ਲਾਏ ਮਜੂਰ ਦਏ ਬਿਨ ਦੇਰਾ। ਬਿਨਾਂ ਦੇਰੀ ਤੋਂ ਕਹਿੰਦੇ ਉਹ ਟੱਕ ਲਾ ਕੇ ਜਿਹੜੇ ਕੋਈ ਪੁੱਟਣ ਵਾਲੇ ਹਨ, ਸੇਵਾ ਕਰਨ ਵਾਲੇ, ਉਹ ਲਗਾ ਦਿੱਤੇ ਮਜ਼ਦੂਰ ਮਿਹਨਤੀ। ਇਹੋ ਚਿਤੌੜ ਸਰ ਕਰਤੇ ਰਹੇ। ਇੱਧਰ ਅਕਬਰ ਪਾਤਸ਼ਾਹ ਜੀ ਤਾਂ ਚਿਤੌੜਗੜ੍ਹ ਦਾ ਜਿਹੜਾ ਕਿਲਾ ਹੈ ਇਹਨੂੰ ਫਤਿਹ ਕਰਦੇ ਰਹੇ ਵੀ ਤੋੜ ਦਈਏ। ਅਨਕ ਯਤਨ ਸ਼ਤਰੂ ਦਹੇ। ਅਨੇਕਾਂ ਕਹਿੰਦੇ ਯਤਨ ਕਰਕੇ ਆਪਣੇ ਬੈਰੀਆਂ ਨੂੰ ਦਰਦ ਕੀਤਾ, ਖਸਾੜਿਆ ਮਕਾਇਆ। ਤਿੰਨੋ ਖਨਾਏ ਮਹਿਲ ਚਿਨਵਾਇਓ। ਉਧਰ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਬੌਲੀ ਸਾਹਿਬ ਨੂੰ ਡੂੰਘਾ ਪਟਵਾ ਕੇ ਫਿਰ ਉਹਦੇ ਉੱਪਰ ਮਹਿਲ ਚਿਣਵਾਇਆ, ਸਨੇ ਸਨੇ ਨੀਚੇ ਉਤਰ ਆਇਓ। ਫਿਰ ਉਹ ਜਿਹੜਾ ਮਹਿਲ ਚਿਣਾਇਆ ਸੀ, ਹੌਲੀ ਹੌਲੀ ਇਸਨੂੰ ਹੇਠਾਂ ਨੂੰ ਚਿਣਵਾਇਆ, ਜਿਵੇਂ ਅੱਜ ਕੱਲ੍ਹ ਖੂਹ ਤਾਂ ਸਾਰ ਕੇ ਫਿਰ ਹੇਠਾਂ ਮਹਿਰੇ ਆਦਿਕ ਪੁੱਟ ਪੁੱਟ ਕੇ ਫਿਰ ਉਹ ਮਹਿਲ ਨੂੰ ਹੇਠਾਂ ਲਿਜਾਂਦੇ ਸਨ, ਫਿਰ ਵਿੱਚ ਬਿਜਲੀ ਜੀ ਲਾ ਦਿੰਦੇ ਸਨ, ਖੂਹ ਪਾਣੀ ਭਰਿਆ ਰਹਿੰਦਾ। ਉਸੇ ਤਰ੍ਹਾਂ ਹੀ ਬੌਲੀ ਸਾਹਿਬ ਦਾ ਮਹਿਲ ਚਿਣ ਕੇ ਹੇਠਾਂ ਲਾਇਆ ਗਿਆ। ਅਰਿਓ ਆਨ ਰੋਰਨ ਕਰ ਜਬ ਹੂੰ, ਜਦੋਂ ਹੇਠਾਂ ਕਹਿੰਦੇ ਰੋੜਾਂ ਦਾ ਕੜ ਆ ਕੇ ਬਹੁਤ ਅੜ ਗਿਆ। ਇਤ ਤੇ ਹਮ ਢਿੱਗ ਪਹੁੰਚੇ ਤਬ ਹੂੰ, ਹੇ ਅਕਬਰ ਪਾਤਸ਼ਾਹ ਇਸ ਤਰਫ਼ ਤੋਂ ਆਪ ਜੀ ਦੇ ਕਹਿਣ ਕਰਕੇ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਪਹੁੰਚ ਗਏ। ਕਹਿਓ ਬਾਕ ਇਸ ਕੋ ਕਰ ਟੂਟੈ। ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜੇ ਮੁੱਖ ਤੋਂ ਬਚਨ ਕਿਹਾ ਵੀ ਜਦੋਂ ਇਹ ਬੋਲੀ ਸਾਹਿਬ ਦੇ ਹੇਠਾਂ ਸਖ਼ਤ ਰੋੜਾਂ ਦਾ ਕੜਜਾ ਆਇਆ, ਜਦੋਂ ਇਹ ਟੁੱਟ ਜਾਵੇਗਾ ਤਬ ਹੈ ਸ਼ਾਹ ਤੇ ਸੋ ਗੜ ਟੂਟੈ। ਉਸੇ ਵੇਲੇ ਕਹਿੰਦੇ ਜਿਹੜਾ ਚਿਤੌੜਗੜ੍ਹ ਦਾ ਕਿਲ੍ਹਾ ਹੈ ਉਹ ਅਕਬਰ ਪਾਤਸ਼ਾਹ ਵੱਲੋਂ ਕਹਿੰਦੇ ਉਹ ਤੋੜ ਲਿਆ ਜਾਏਗਾ। ਇਮ ਸੁਨ ਹਮ ਲਿਖ ਭੇਜਿਓ ਇਹਾਂ, ਹੇ ਅਕਬਰ ਪਾਤਸ਼ਾਹ ਜੀ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਦਾ ਬਚਨ ਸੁਣ ਕੇ ਅਸੀਂ ਇੱਥੇ ਗੋਇੰਦਵਾਲ ਤੋਂ ਤੁਹਾਨੂੰ ਲਿਖ ਕੇ ਪਹਿਲਾਂ ਪੱਤਰ ਵਿੱਚ ਭੇਜ ਦਿੱਤਾ ਸੀ। ਤਹਾਂ ਰਹਿਣ ਕੋ ਹੁਕਮ ਸੋ ਕਹਾ, ਤੁਸੀਂ ਅਕਬਰ ਪਾਤਸ਼ਾਹ ਜੀ ਵੀ ਤੁਸੀਂ ਗੋਇੰਦਵਾਲ ਸਾਹਿਬ ਵਿੱਚ ਉੱਥੇ ਰਹਿਣਾ ਹੋ, ਹੁਕਮ ਕਹਿ ਦਿੱਤਾ ਕਰ ਦਿੱਤਾ ਸੀ। ਅਸੀਂ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਹੀ ਫਿਰ ਟਿਕੇ ਰਹੇ। ਤਬ ਤੇ ਹਮ ਡੇਰਾ ਤਹਿਕੀਨਸ, ਅਕਬਰ ਪਾਤਸ਼ਾਹ ਤੁਹਾਡੇ ਸੁਨੇਹਾ ਸੁਣ ਕੇ ਪੱਤਰ ਦੇ ਕੇ ਅਸੀਂ ਗੋਇੰਦਵਾਲ ਸਾਹਿਬ ਵਿਖੇ ਡੇਰਾ ਕਰੀ ਰੱਖਿਆ, ਟਿਕਾਣਾ ਬਣਾਈ ਰੱਖਿਆ। ਅਚਰਜ ਅਧਿਕ ਬਿਲੋਕਨ ਕੀਨਸ, ਅਕਬਰ ਪਾਤਸ਼ਾਹ ਉੱਥੇ ਗੋਇੰਦਵਾਲ ਵਿੱਚ ਰਹਿ ਕੇ ਅਸੀਂ ਬੜਾ ਅਚਰਜੀਏ ਦੇਖਣਾ ਕੀਤਾ। ਅਰੇ ਉਹ ਰੋਰ ਕਰ ਜਬ ਹੈ ਮਹਾਨਾ, ਇਸ ਵੇਲੇ ਬੜਾ ਬਲ ਲਾਇਆ ਤੇ ਫਿਰ ਵੀ ਜਿਹੜਾ ਰੋੜਾਂ ਦਾ ਕੜ ਅੜਿਆ ਹੀ ਰਿਹਾ। ਕਰੇ ਯਤਨ ਮਿਲ ਕੇ ਬਿਦ ਨਾਨਾ, ਗੁਰਸਿੱਖਾਂ ਨੇ ਮਿਲਜੁਲ ਕੇ ਤਰ੍ਹਾਂ ਤਰ੍ਹਾਂ ਦੇ ਹੀਲੇ ਯਤਨ ਕੀਤੇ ਪਰ ਰੋੜਾਂ ਦਾ ਕੜ ਟੁੱਟ ਨਾ ਸਕਿਆ। ਕਿਸਹੂੰ ਤੇ ਨਾ ਸਰੀ ਸੋਕਾਰ ਕਾਰਾ, ਜਿਹੜੇ ਮਿਸਤਰੀ ਮਹਿਰੇ ਮੂਹਰੇ ਦੇ ਜ਼ੋਰ ਲਾ ਕੇ ਹੰਭ ਕੇ ਕਿਸੇ ਤੋਂ ਰੋੜਾਂ ਦੇ ਕੜ ਟੁੱਟਣ ਦੀ ਜਿਹੜੀ ਕਾਰ ਪੂਰੀ ਨਹੀਂ ਹੋਈ ਉਹ ਨਾ ਗੁੱਸਕਿਆ ਕਾਰਜ। ਤਬ ਸ੍ਰੀ ਗੁਰ ਨੇ ਬਾਕ ਉਚਾਰਾ, ਹੇ ਅਕਬਰ ਪਾਤਸ਼ਾਹ ਤਦ ਗੁਰੂ ਅਮਰਦਾਸ ਸਾਹਿਬ ਜੀ ਨੇ ਆਪੋ ਮੁੱਖੋਂ ਇਹ ਵਚਨ ਕਿਹਾ। ਇੱਕ ਸੇਵਕ ਤਹਿ ਮਾਣਕ ਨਾਮੋ, ਕਹਿੰਦੇ ਗੁਰੂ ਘਰ ਦਾ ਸੇਵਕ ਸੀ ਉਹਦਾ ਨਾਮ ਸੀ ਮਾਣਕ ਚੰਦ। ਬੈਰੋਵਾਲ ਵਿਖੇ ਤਹਿ ਧਾਮੋ, ਉਹਦਾ ਜਿਹੜਾ ਘਰ ਸੀ ਉਹ ਬੈਰੋਵਾਲ ਨਗਰ ਵਿਖੇ ਸੀ, ਕਈਆਂ ਨੇ ਸੁਲਤਾਨਪੁਰ ਵੀ ਲਿਖਿਆ ਹੈ। ਕਹਿਓ ਮਾਨਕਾ ਹੋਵੋ ਤਿਆਰ, ਗੁਰੂ ਅਮਰਦਾਸ ਸਾਹਿਬ ਨੇ ਬਚਨ ਕਿਹਾ ਲੈ ਵੀ ਮਾਣਕ ਚੰਦ ਤੂੰ ਕਬਰ ਕਸਾ ਕਰਕੇ ਤਿਆਰ ਪਰ ਤਿਆਰ ਹੋ ਜਾ। ਕਰ ਰੋਰਨ ਤੋਰਨ ਕੀ ਕਾਰ, ਜਿਹੜਾ ਬੋਲੀ ਦੇ ਹੇਠਾਂ ਰੋੜਾਂ ਦਾ ਸਖ਼ਤ ਕੜਜਾ ਆਇਆ ਇਹਨੂੰ ਤੋੜਨ ਦਾ ਤੂੰ ਹੀ ਬਈ ਇਹ ਕੰਮ ਕਰ ਲੈ। ਤੁਝ ਤੇ ਸਾਰਾ ਅਪਰ ਨਹਿ ਕਰੈ, ਬਈ ਮਾਣਕ ਚੰਦ ਰੋੜਾਂ ਦੇ ਕਾਰ ਤੋੜਨ ਦਾ ਜਿਹੜਾ ਕੰਮ ਹੈ ਤੇਥੋਂ ਹੀ ਪੂਰਾ ਹੋਣਾ, ਹੋਰ ਨਹੀਂ ਇਹਨੂੰ ਕੋਈ ਕਰ ਸਕਦਾ। ਅੰਤਰ ਪਰ ਵਿਰਸ਼ੋ ਅਬ ਨਹਿ ਆਰੈ, ਸਾਡਾ ਵੀ ਬਚਨ ਮੰਨ ਕੇ ਮਾਣਕ ਚੰਦ ਤੂੰ ਬੋਲੀ ਸਾਹਿਬ ਦੇ ਹੇਠਾਂ ਉਤਰ ਜਾ ਚਲਾ ਜਾ, ਹੁਣ ਨਹੀਂ ਸਕੇਗਾ। ਤੀਖਨ ਲੋਹ ਕਾਠ ਕੇ ਸਾਥ, ਮਾਣਕ ਚੰਦ ਤਿੱਖਾ ਜਾ ਜਿਹੜਾ ਮੂੰਹ ਤੋਂ ਲੋਹਾ ਹੋਵੇ ਤੇ ਲੱਕੜ ਦੇ ਦਸਤਾ ਜਾ ਨਾਲ ਹੋਵੇ ਜੜਿਆ ਹੋਇਆ। ਕਰੋ ਜੋਰ ਇਸ ਗਹਿ ਕੈ ਹਾਥ, ਆਪਣੇ ਹੱਥ ਵਿੱਚ ਫੜ ਕੇ ਤੇ ਪੂਰਾ ਕਹਿੰਦੇ ਜ਼ੋਰ ਜਾ ਕਰਕੇ ਬਲ ਜਾ ਲਾ ਕੇ। ਮਾਨ ਬਚਨ ਤੈਸੇ ਤਿੰਨ ਕਰਿਓ, ਤੂੰ ਵੇ ਮਾਣਕ ਚੰਦ ਮਾਰੇ ਤਿੱਖਾ ਜਾ ਮੂੰਹ ਵਾਲਾ ਲੋਹਾ ਤੇ ਰੋੜਾਂ ਦਾ ਕੜ ਟੁੱਟ ਜਾਏਗਾ। ਹੇ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਮੰਨ ਕੇ ਉਹ ਮਾਣਕ ਚੰਦ ਨੇ ਫਿਰ ਐਸੇ ਹੀ ਕਰਿਆ ਸੀ। ਨਿਜ ਬਲ ਬਾਹਨ ਤੇ ਡਿੱਗ ਧਰਿਓ, ਹਾਂਜੀ ਨਿਜ ਬਲ ਬਾਹੁਨ ਤੇ ਦਿੜ ਧਰਿਓ। ਆਪਣਾ ਜਿਹੜਾ ਬਾਹਾਂ ਦਾ ਬਲ ਸੀ ਨਾ, ਕਹਿੰਦੇ ਚੰਗੀ ਤਰ੍ਹਾਂ ਧਾਰਿਆ, ਯਾਨੀ ਪੂਰਾ ਬਲ ਲਾਇਆ। ਅੰਤਰ ਬਰਿਓ ਨਮੋ ਕਹੋ ਨਮੋ ਕਹੋ ਕਰਕੇ। ਗੁਰੂ ਅਮਰਦਾਸ ਸਾਹਿਬ ਜੀ ਨੇ ਮੱਥਾ ਟੇਕ ਕੇ ਤੇ ਬੋਲੀ ਸਾਹਿਬ ਦੇ ਅੰਦਰ ਵੜ ਗਿਆ। ਸ੍ਰੀ ਗੁਰ ਚਰਨ ਸੋ ਪ੍ਰੇਮ ਨਿਹਾਰਕੇ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਪ੍ਰੇਮ ਪਿਆਰ ਵੇਖਦਾ ਹੋਇਆ, ਯਾਨੀ ਕਰਦਾ ਹੋਇਆ ਕਹਿਣ ਲੱਗਿਓ ਕਿਆ ਆਹੋ ਵਿਚਾਰਾ। ਆ ਫਿਰ ਗੁਰਸਿੱਖਾਂ ਨੂੰ ਕਹਿਣ ਲੱਗਿਆ ਵੀ ਮੈਂ ਵਿਚਾਰਾ ਭਲਾ ਭਲਾ ਕੀ ਹੈ ਮਾਣਕ ਚੰਦ। ਸਤਿਗੁਰ ਬਾਕ ਕਰਹਿ ਇਹੋ ਕਾਰਾ। ਇਹ ਤਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਬਾਕ ਬਚਨ ਆ ਉਹਨੇ ਇਹ ਕੰਮ ਕਰਨਾ, ਇਹ ਰੋੜਾਂ ਦਾ ਕਰਤਾ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੇ ਤੋੜਨਾ, ਮੈਂ ਤਾਂ ਇੱਕ ਬਹਾਨਾ ਹੀ ਬਣਨਾ ਹੈ। ਚਰਨ ਧਿਆਨ ਕੋ ਧਰਕੇ ਅੰਤਰ। ਇਸ ਤਰ੍ਹਾਂ ਕਹਿੰਦੇ ਮਾਣਕ ਚਰਨ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਹਿਰਦੇ ਅੰਦਰ ਧਿਆਨ ਧਰਕੇ ਕਰ ਬਲ ਬਾਹਨ ਓਜ ਨਿਰੰਤਰ। ਆਪਣੇ ਕਰ ਹੱਥਾਂ ਦਾ ਬਾਹਾਂ ਦਾ ਜਿਹੜਾ ਬਲ ਹੈ ਨਿਰੰਤਰ ਇੱਕ ਰਾਸ ਪਾਵੇ ਪੂਰਾ ਬਲ ਲਾ ਕਰਕੇ। ਕਰਿਓ ਪਹਾੜ ਗਇਓ ਤਰ ਸਾਰੋ। ਹੇ ਪਾਤਸ਼ਾਹ, ਉਸਨੇ ਉਹ ਤਿੱਖਾ ਲੋਹੇ ਜੀ ਦਾ ਬਾਰ ਕੀਤਾ ਤੇ ਹੇਠਾਂ ਨੂੰ ਚਲਿਆ ਗਿਆ ਸਾਰਾ ਹੀ। ਫਸਿਓ ਹੱਥ ਰਹਿ ਗਇਓ ਵਿਚਾਰੋ। ਇਸ ਤਰ੍ਹਾਂ ਮਾਣਕ ਚੰਦ ਦਾ ਹੱਥ ਵੀ ਵਿੱਚੇ ਫਸ ਫਸ ਗਿਆ ਤੇ ਵਿੱਚੇ ਉਹ ਵਿਚਾਰਾ ਫਿਰ ਰਹਿ ਗਿਆ ਮਾਣਕ ਚੰਦ। ਕਰ ਟੂਟਿਓ ਕਾਗਦ ਕੀ ਨਿਆਈ। ਕੀ ਦੱਸੀਏ ਪਾਤਸ਼ਾਹ, ਜਿਹੜਾ ਰੋੜਾਂ ਦਾ ਕੜ ਸੀ ਨਾ ਸਖ਼ਤ, ਕਹਿੰਦੇ ਜਿਵੇਂ ਕਾਗਜ਼ ਟੁੱਟ ਜਾਂਦਾ ਨਾ, ਇਉਂ ਟੁੱਟ ਫੁੱਟ ਗਿਆ ਪਾਟ ਗਿਆ। ਮਿਸਰੀ ਨੀਰ ਬੰਬ ਭਰਿਆਈ। ਬਸ ਘਣ ਮਾਰਨ ਦੀ ਦੇਰ ਸੀ, ਮੱਲੋ ਮੱਲੀ ਕਹਿੰਦੇ ਪਾਣੀ ਦੀ ਬੰਬ ਫਿਰ ਨਿਕਲੀ, ਬੜਾ ਚਸਮਾ ਜਾ ਨਿਕਲਿਆ ਤਾਂ ਫੁੱਟੀ ਬੰਬ। ਜਲ ਅਗਾਧ ਹੋਇਓ ਇੱਕ ਬਾਰੀ। ਮੈਂ ਇੱਕੋ ਬਾਰੀ ਕਹਿੰਦੇ ਪਾਣੀ ਪੋਲੀ ਵਿੱਚ ਹਾਸ ਤੋਂ ਰਹਿਤੀ ਹੋ ਗਿਆ, ਜ਼ਿਆਦਾ ਹੋ ਗਿਆ। ਰਹਿ ਗਇਓ ਮਾਣਕ ਆਪ ਮਝਾਰੀ। ਜਿਹੜਾ ਮਾਣਕ ਚੰਦ ਸੀ ਆਪ ਕਹਿੰਦੇ ਉਹ ਬੋਲੀ ਸਾਹਿਬ ਦੇ ਪਾਣੀ ਵਿੱਚ ਹੀ ਰਹਿ ਗਿਆ ਵਿਚਾਰਾ। ਯਤਨ ਨਿਕਾਸਨ ਕੋ ਨਹਿ ਹੋਆ। ਕਿਉਂਕਿ ਮਾਣ ਚੰਦ ਨੂੰ ਕਹਿੰਦੇ ਕੰਢਣ ਦਾ ਕੋਈ ਯਤਨ ਹੀ ਨਹੀਂ ਹੋਇਆ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਉਹ ਵੀ ਵਿੱਚ ਰਹਿ ਗਿਆ ਹੈ। ਪਹੁੰਚ ਤਰੈ ਨਹਿ ਕਿਨਹੋ ਨਾ ਜੋਵਾ। ਹਾਂ, ਕਿਸੇ ਗੁਰਸਿੱਖ ਨੇ ਬੋਲੀ ਸਾਹਿਬ ਦੇ ਹੇਠਾਂ ਪਹੁੰਚ ਕੇ ਉਹਨੂੰ ਵੇਖਿਆ ਹੀ ਨਹੀਂ ਹੈ ਸੀ। ਸ੍ਰੀ ਗੁਰ ਆਪਣੇ ਮਹਿਲ ਸਿਧਾਰੇ। ਜਦੋਂ ਵੀ ਪਾਤਸ਼ਾਹ ਇਹ ਬੋਲੀ ਸਾਹਿਬ ਦਾ ਕੱਟ ਟੁੱਟ ਗਿਆ, ਗੁਰੂ ਅਮਰਦਾਸ ਸਾਹਿਬ ਜੀ ਤਾਂ ਆਪਣੇ ਅਸਥਾਨ ਚਵਾਰਾ ਸਾਹਿਬ ਵੱਲ ਨੂੰ ਚਲੇ ਗਏ। ਪਾਪੀ ਕਾਰਜ ਸਗਲ ਸੁਧਾਰੇ। ਜਿਹੜਾ ਬੋਲੀ ਸਾਹਿਬ ਦਾ ਮਹਾਨ ਕਾਰਜ ਸੀ ਉਹ ਸਾਰਾ ਸਵਰ ਗਿਆ। 1626 ਬਿਕਰਮੀ ਸੰਮਤ ਵਿੱਚ ਇਹ ਬੋਲੀ ਸਾਹਿਬ ਦਾ ਜਿਹੜਾ ਕੱਟ ਟੁੱਟਿਆ ਸੀ, ਇਸ ਤਰ੍ਹਾਂ ਇਹ ਹੋਰਨਾਂ ਇਤਿਹਾਸਾਂ ਵਿੱਚ ਲਿਖਿਆ ਹੈ ਅਤੇ 1616 ਬਿਕਰਮੀ ਸੰਮਤ ਵਿੱਚ ਇਹਦਾ ਟੱਕ ਲਾਇਆ ਗਿਆ ਸੀ। 10 ਸਾਲਾਂ ਦੇ ਉੱਤੇ ਬਾਅਦ ਕਿਤੇ ਜਾ ਕੇ ਬੋਲੀ ਸਾਹਿਬ ਦੀ ਕਾਰ ਸੇਵਾ ਸੰਪੂਰਨ ਹੋਈ ਸੀ। ਅਤ ਉਤਸ਼ਾਹ ਸਭਨ ਮਹਿ ਹੋਵਾ। ਜਦੋਂ ਬੋਲੀ ਸਾਹਿਬ ਦਾ ਕੱਟ ਟੁੱਟ ਗਿਆ, ਫਤਿਹ ਮੋਰਚਾ ਹੋ ਰਿਹਾ, ਸਾਰਿਆਂ ਗੁਰਸਿੱਖਾਂ ਦੇ ਮਨ ਦੇ ਵਿੱਚ ਬੜਾ ਚਾਅ ਉਤਸ਼ਾਹ ਹੋਇਆ, ਖੁਸ਼ੀਆਂ ਹੋਈਆਂ ਹਨ। ਬਹੁਤ ਦਿਨ ਕੋ ਸ਼੍ਰਮ ਸਿੱਖਣ ਖੋਵਾ। ਬਹੁਤ ਦਿਨ ਦਾ ਜਿਹੜਾ ਸਿੱਖਾਂ ਨੂੰ ਥਕੇਵਾਂ ਲੱਗਣ ਹੋਇਆ ਚੜਿਆ ਪਿਆ ਸੀ, ਸਾਰਿਆਂ ਨੇ ਗੁਆਇਆ, ਆਰਾਮ ਨਾਲ ਸੌਂ ਗਏ ਹਨ। ਅਮਕੀ ਤਿਥ ਦਿਨ ਜਾਨ ਚੜੇ ਤੇ। ਹੇ ਪਾਤਸ਼ਾਹ, ਫਲਾਨੀ ਥਿਰ ਸੀ ਤੇ ਪਹਿਰ ਦਿਨ ਚੜਿਆ ਸੀ, ਜਾਨ ਦੇ ਥਾਂ ਜਾਮ ਪਾਠ ਕਰ ਲਾ। ਕਹਿੰਦੇ ਫਲਾਨਾ ਦਿਨ ਸੀ ਤੇ ਪੈਰ ਕ ਦਿਨ ਚੜਿਆ ਸੀ। ਉੱਪਰ ਘਟਕਾ ਦੋਏ ਬੜੇ ਤੇ ਦੋ ਘੜੀਆਂ ਪੈਰ ਤੋਂ ਉੱਪਰ ਵਧੀਆਂ ਸਨ। ਟੁੱਟਿਓ ਕਰ ਤਹਿ ਬਾਪੀ ਕੇਰਾ। ਇਸ ਤਰ੍ਹਾਂ ਪਾਤਸ਼ਾਹ ਇਹ ਜਿਹੜਾ ਬੋਲੀ ਸਾਹਿਬ ਦਾ ਰੋੜਾਂ ਦਾ ਕੜ ਸੀ, ਇੱਕ ਪੈਰ ਦਿਨ ਤੇ ਦੋ ਘੜੀਆਂ ਉੱਪਰ ਸਮਾਂ ਗਿਆ ਸੀ ਤੇ ਇਉਂ ਇੱਕ ਟੁੱਟ ਗਿਆ ਸੀ ਅਨਕ ਨਰਨਥਿਤ ਸਭ ਨੇ ਹੇਰਾ। ਅਸੀਂ ਨੀ ਅਨੇਕਾਂ ਲੋਕਾਂ ਦੇ ਬੋਲੀ ਸਾਹਿਬ ਦੇ ਇਰਦ ਗਿਰਦ ਖੜੋਤੇ ਸੀ, ਸਾਰਿਆਂ ਨੇ ਉਹ ਕੱਟ ਟੁੱਟਦਾ ਵੇਖਿਆ ਸੀ। ਸੁਣ ਕੇ ਉਮ ਰਾਵਣ ਜੁੱਤ ਸਾਹੂ। ਉਸ ਵੇਲੇ ਜਿਹੜੇ ਅਹਿਲਕਾਰ ਉਹਨਾਂ ਦੇ ਸਮੇਤ ਸੁਣ ਕੇ ਅਕਬਰ ਪਾਤਸ਼ਾਹ ਨੇ ਕੱਢ ਚਿਤੌੜ ਤਬ ਕੀਨ ਬਿਨਾਹੂ। ਉਹ ਕਹਿਣ ਲੱਗੇ ਵੀ ਪਾਤਸ਼ਾਹ, ਆਪਾਂ ਵੀ ਜਿਹੜਾ ਚਟੌੜ ਦਾ ਕਿਲਾ ਦਾ ਫਤਿਹ ਉਸੇ ਵੇਲੇ ਬਿਨਾਹੂ ਕੀ ਇਹ ਨਾਸ ਕੀਤਾ ਸੀ, ਤੋੜਿਆ ਸੀ। ਸਭਨ ਕਰਿਓ ਭਾ ਏਕੋ ਕਾਲ। ਸਾਰਿਆਂ ਨੇ ਕਹਿ ਦਿੱਤਾ ਵੀ ਇਹ ਤਾਂ ਇੱਕੋ ਹੀ ਸਮਾਂ ਹੋ ਗਿਆ। ਗੜ ਟੂਟਣ ਗੜ ਛੂਟ ਵਿਸਾਲ। ਇਧਰ ਬੋਲੀ ਸਾਹਿਬ ਦਾ ਰੋੜਾਂ ਦਾ ਗੜ ਟੁੱਟਣਾ ਤੇ ਉਧਰ ਚਟੌੜਗੜ ਦਾ ਜਿਹੜਾ ਕਿਲਾ ਛੁੱਟਣਾ, ਫਤਿਹ ਹੋਣਾ। ਬਿਸਮਤ ਭਇਓ ਸ਼ਾਹ ਸੁਨ ਬਾਤ। ਇਸ ਤਰ੍ਹਾਂ ਮੁਨਸ਼ੀ ਤੋਂ ਚਰਜੀ ਗੱਲ ਸੁਣ ਕੇ ਪਾਤਸ਼ਾਹ ਚਰਜੀ ਹੋ ਗਿਆ, ਹੱਕਾ ਬੱਕਾ ਹੀ ਰਹਿ ਗਿਆ। ਸ੍ਰੀ ਗੁਰੂ ਅਮਰਦਾਸ ਬਖਿਆਤ। ਵੀ ਗੁਰੂ ਅਮਰਦਾਸ ਸਾਹਿਬ ਜੀ ਤਾਂ ਬਿਲਕੁਲ ਪ੍ਰਗਟ ਪ੍ਰਤਾਕੀ ਹੈ, ਜਾ ਰੇ ਕਾਮਲ ਪੀਰ। ਪੂਰਨ ਬਚਨ ਭਇਓ ਜਿਨ ਕੇਰਾ। ਜਿਸ ਗੁਰੂ ਅਮਰਦਾਸ ਸਾਹਿਬ ਦਾ ਬਚਨ ਕੀਤਾ ਹੋਇਆ ਪੂਰਾ ਹੋ ਗਿਆ। ਕਿਹਾ ਸੀ ਵੀ ਜਦੋਂ ਇਹ ਰੁਣਾ ਦਾ ਕੱਟ ਟੁੱਟੇਗਾ ਤਜੋ ਚਿਤੌੜ ਦਾ ਗਲਟਿਲਾ ਛੁੱਟੇਗਾ, ਫਤਿਹ ਹੋਵੇਗਾ। ਉਹ ਬਿਲਕੁਲ ਪੂਰਾ ਹੋਇਆ ਬਚਨ। ਕਾਟਿਓ ਕਸ਼ਟ ਅਨਿਸ਼ਟ ਜੋ ਮੇਰਾ। ਜਿਹੜਾ ਮੜਾ ਭਾਰੀ ਮੇਰਾ ਕਹਿੰਦੇ ਦੁੱਖ ਸੀ ਨਾ, ਵਿਘਨ ਵਾਲਾ, ਵਿਘਨ ਪਾਉਣ ਵਿਘਨ ਕਰਕੇ ਦੁੱਖ ਸੀ, ਉਹ ਐਸਾ ਸਤਿਗੁਰੂ ਨੇ ਅੱਜ ਕਰ ਦਿੱਤਾ ਹੈ, ਜਾਂ ਜਿਹੜਾ ਦੁੱਖ ਬੜਾ ਪੱਧਰ ਵਾਲਾ ਸੀ। ਅਨਿਸ਼ਟ ਅਰਥ ਪੱਧਰ ਵੀ ਹੁੰਦਾ, ਅਨਿਸ਼ਟ ਅਰਥ ਵਿਘਨ ਵੀ ਹੁੰਦਾ ਹੈ। ਜੋ ਬੜਾ ਭਾਰੀ ਕਹਿੰਦੇ ਵਿਘਨ ਪਾਉਣ ਵਾਲਾ ਦੁੱਖ ਸੀ, ਬਹੁਤ ਤੰਗ ਕਰਨ ਵਾਲਾ ਸੀ, ਜਾਂ ਅਪੱਧਰ ਸ਼ੁਰੂ ਰੱਖਣ ਵਾਲਾ ਦੁੱਖ ਸੀ, ਉਹ ਕੱਟ ਦਿੱਤਾ ਸਤਿਗੁਰੂ ਨੇ। ਨਵੀਂ ਸਿੰਧ ਰਹਿ ਕੇ ਤਿਸ ਠਾਰ। ਸਵੇਰੇ ਜਿਹੜਾ ਨਵੀਂ ਸਿੰਧ ਉਸ ਜਗ੍ਹਾ ਰਹਿ ਕੇ ਕਹਾਂ ਪਿਖਿਓ ਤੈ ਅਚਰਜ ਔਰ। ਅਕਬਰ ਪਾਤਸ਼ਾਹ ਨੇ ਕਿਹਾ ਵੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਦੀ ਹਜ਼ੂਰੀ ਵਿੱਚ ਤੂੰ ਰਹਿ ਕੇ ਉਸ ਜਗ੍ਹਾ ਹੋਰ ਤੂੰ ਕੀ ਅਚਰਜ ਕੌਤਕ ਦੇਖਿਆ। ਸੋ ਭੀ ਸਕਲ ਬਤਾਵਹ ਮੋਹੀ। ਉਹ ਸਾਰਾ ਜਿਹੜਾ ਅਚਰਜ ਕੌਤਕ ਤੂੰ ਤੂੰ ਰਹਿ ਕੇ ਦੇਖਿਆ ਵੀ ਮੈਨੂੰ ਸਾਰਾ ਹੀ ਦੱਸ। ਜਗਤ ਬਾਪਿਕਾ ਜਿਸ ਬਿਦ ਹੋਹੀ। ਇਸ ਤਰ੍ਹਾਂ ਵੀ ਬੋਲੀ ਸਾਹਿਬ ਦੇ ਲੱਗਦਿਆਂ ਇਸ ਚਰਜ ਕੋਈ ਗੱਲ ਬਾਤ ਹੋਈ ਸੀ। ਸੁਣ ਕੇ ਨਵੀਂ ਸਿੰਧ ਸਿੱਖ ਸਾਥ। ਅਕਬਰ ਪਾਤਸ਼ਾਹ ਤੋਂ ਸੁਣ ਕੇ ਜਿਹੜਾ ਇਹ ਨਵੀਂ ਸਿੰਧ ਹੈ, ਮੁਨਸ਼ੀ ਹੈ, ਕਹਿਤ ਸ਼ਾਹ ਕੋ ਬੰਦੇ ਹੱਥ। ਇਸ ਤਰ੍ਹਾਂ ਹੱਥ ਜੋੜ ਕੇ ਅਕਬਰ ਪਾਤਸ਼ਾਹ ਨੂੰ ਕਹਿਣ ਲੱਗੇ, ਹਜ਼ਰਤ ਸੁਣੋ ਬੂਡ ਜੋ ਗਯੋ। ਇਹ ਹਜ਼ਰਤ ਕੀ ਇਹ ਪਾਤਸ਼ਾਹ ਜੀ ਸੁਣੋ, ਜਿਹੜਾ ਉਹ ਮਾਣਕ ਚੰਦ ਕੱਟ ਤੋਣ ਦੇ ਨਾਲ ਹੀ ਵਿੱਚ ਡੁੱਬ ਗਿਆ ਸੀ ਬੋਲੀ ਸਾਹਿਬ ਦੇ। ਨਹਿ ਉਪਰ ਕੋ ਆਵਤ ਪਾਇਓ। ਉਹ ਪਾਤਸ਼ਾਹ ਫਿਰ ਵਿੱਚੇ ਡੁੱਬ ਗਿਆ ਸੀ, ਉਪਰ ਨਹੀਂ ਆ ਸਕਿਆ ਸੀ। ਇਸ ਨਰ ਕੀ ਇੱਕ ਬਿਰਧਾ ਮਾਤ। ਉਹ ਜਿਹੜਾ ਪੁਰਸ਼ ਮਾਨ ਚੰਦ ਸੀ ਉਹਦੀ ਇੱਕ ਬਿਰਧ ਮਾਤਾ ਹੈ ਸੀ। ਸੁਣੀ ਕਾਨ ਬੂਡਿਓ ਤਵ ਤਾਤ। ਉਹਨੇ ਕਿਸੇ ਸਿੱਖ ਤੋਂ ਗੱਲਬਾਤ ਸੁਣੀ ਵੀ ਤੇਰਾ ਪੁੱਤਰ ਮਾਨਕ ਚੰਦ ਤਾਂ ਬੋਲੀ ਵਿੱਚ ਹੀ ਕੱਟ ਟੋਲਦਾ ਡੁੱਬ ਗਿਆ ਹੈ। ਸੋਕਾ ਕੁਲ ਰੋਦਨ ਕੋ ਕੀਨਾ। ਇਹ ਪਾਤਸ਼ਾਹ ਕੀ ਦੱਸਾਂ, ਉਹ ਮਾਂ ਨੇ ਸ਼ੋਕ ਨਾਲ ਵਿਆਕੁਲ ਹੋ ਕੇ ਬੜਾ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਮਹਾ ਦੁਖਤ ਹੋਈ ਮਨ ਦੀਨਾ। ਮਨ ਦੇ ਆਈ ਨਮਾਣੀ ਹੋ ਕੇ ਬੜੀ ਦੁਖੀ ਹੋਈ। ਦੁਤੀਏ ਦਿਵਸ ਤਾਹਾਂ ਚੱਲ ਆਈ। ਜਦੋਂ ਦੂਸਰਾ ਦਿਨ ਚੜਿਆ ਫਿਰ ਉਹ ਮਾਂ ਮਾਨਕ ਚੰਦੀ ਉੱਥੇ ਚੱਲ ਕੇ ਆਈ। ਜਹਾਂ ਬਾਪਿਕਾ ਗੁਰੂ ਲਗਾਈ। ਜਿੱਥੇ ਗੁਰੂ ਅਮਰਦਾਸ ਸਾਹਿਬ ਨੇ ਸੋਹਣੀ ਬੋਲੀ ਸਾਹਿਬ ਲਗਵਾਈ ਸੀ। ਪਿਖਿਓ ਨਾ ਸੁੱਤ ਬਿਰਲਾਪ ਕਰੰਤੀ। ਇਧਰ ਉਧਰ ਗੁਰਸਿੱਖਾਂ ਵਿੱਚ ਆਪਣਾ ਪੁੱਤਰ ਫਿਰਦਾ ਤੁਰਦਾ ਨਾ ਦੇਖਿਆ ਤੇ ਸਿੱਖ ਦੀ ਗੱਲ ਮੰਨ ਲੱਗੀ ਵੀ ਉਹ ਤਾਂ ਵਿੱਚੇ ਡੁੱਬ ਗਿਆ ਹੋਣਾ, ਲੱਗੀ ਬਿਰਲਾਪ ਕਰਨ ਲਈ, ਲੱਗੀ ਬੈਣ ਪਾਉਣ। ਹਾਏ ਪੁੱਤਰ ਮੁਖ ਹਾਏ ਕਰੰਤੀ। ਹੇ ਪੁੱਤਰ ਤੂੰ ਕਿੱਧਰ ਨੂੰ ਚਲਿਆ ਗਿਆ, ਹਾਏ ਹਾਏ ਪੁੱਤਰ ਤੂੰ ਕਿੱਥੇ ਚਲਿਆ ਆ ਗਿਆ ਵਸਾਏ ਹਾਏ ਹਾਏ ਮੁਖੋਂ ਬੋਲਣ ਲੱਗ ਪਈ ਹੇ ਸੁਤ ਮਾਨਕ ਬੈ ਮਹਿ ਜਵਾਨ ਹੇ ਮੇਰੇ ਪੁੱਤਰ ਮਾਨਕ ਤੂੰ ਤਾਂ ਜੇ ਉਮਰ ਵਿੱਚ ਜਵਾਨੀ ਹੈ ਸੀ ਕਹਾਂ ਗਇਓ ਮੁਝ ਕੋ ਦੁਖ ਦਾਨ ਭੈਣ ਜੀ ਦਿੰਦੀ ਹੈ ਮੈਨੂੰ ਦੁੱਖ ਕੇ ਮਾਨਕ ਚੰਦ ਤੂੰ ਕਿੱਧਰ ਚਲਿਆ ਗਿਆ ਮੋਹ ਬਿਰਦਾ ਕੇ ਅਪਰ ਨ ਕੋਈ ਪੁੱਤਰ ਮੇਰੇ ਘਰ ਦੇ ਵਿੱਚ ਬਿਰਧ ਮਾਂ ਦੇ ਹੋਰ ਤਾਂ ਕੋਈ ਤੈਥੋਂ ਬਗੈਰ ਪੁੱਤਰ ਹੈ ਨਹੀਂ ਸੀ ਹਤੋ ਏਕ ਤੂੰ ਅਸਗਤ ਹੋਈ ਹਤੋ ਤਾਂ ਨਹੀਂ ਹੁਤੋ ਹੈ ਹੁਤੋ ਏਕ ਤੂੰ ਅਸਗਤ ਹੋਈ ਹਾਂ ਇਸ ਤਰ੍ਹਾਂ ਕਹਿੰਦੇ ਇੱਕੋ ਇੱਕ ਤੂੰ ਹੈ ਸੀ ਤੇਰੀ ਐਸੀ ਹਾਲਤ ਹੋ ਗਈ ਹੈ ਤੂੰ ਬੋਲੀ ਸਾਹਿਬ ਚ ਡੁੱਬ ਗਿਆ ਹੈ ਮਹਾਂ ਰੁਦਨ ਕਰ ਗਮਨੀ ਤਹਾਂ ਹਾਂ ਮਹਾਂ ਰੋਣਾ ਪਿਟਣਾ ਕਰਦੀ ਉੱਥੇ ਨੂੰ ਚਲੀ ਗਈ ਹੈ ਅੰਤਰ ਮਹਿਲ ਗੁਰੂ ਥਿਤ ਜਹਾਂ ਜਿੱਥੇ ਗੁਰੂ ਮਹਾਰਾ ਆਪਣੇ ਮਹਿਲਾਂ ਦੇ ਅੰਦਰ ਸਥਿਤ ਸਨ ਵਹਿਰ ਰੁਦਨ ਕਰ ਊਚ ਪੁਕਾਰੀ ਬਾਹਰ ਕਹਿੰਦੇ ਖੜ ਕੇ ਉੱਚੀ ਦੇ ਕੇ ਕਹਿੰਦੇ ਰੋਂਦੀ ਹੈ ਇਸਨੇ ਪੁਕਾਰ ਕੀਤੀ ਚਾਂਗ ਜੀ ਮਾਰੀ ਹੇ ਮਾਨਕ ਸੁਤ ਮਿਲ ਇੱਕ ਵਾਰੀ ਤੇ ਮਾਨਕ ਜਨ ਦਾ ਨਾਮ ਲਾ ਕੇ ਕਹਿੰਦੀ ਹੈ ਹੇ ਮੇਰੇ ਪੁੱਤਰ ਮਾਨਕ ਚੰਦ ਇੱਕ ਵਾਰੀ ਤੂੰ ਮੈਨੂੰ ਮਾਂ ਨੂੰ ਆ ਕੇ ਤਾਂ ਜ਼ਰੂਰ ਮਿਲ ਜਲ ਨਾ ਹੈ ਤਾਂ ਮੁਝ ਕੋ ਲੈ ਚੱਲ ਸਾਥ ਨਹੀਂ ਤਾਂ ਪੁੱਤਰ ਮਾਨਕ ਚੰਦ ਜਿੱਧਰ ਨੂੰ ਤੂੰ ਗਿਆ ਉਧਰ ਨੂੰ ਮੈਨੂੰ ਵੀ ਨਾਲ ਕੇ ਚਲੇ ਜਾ ਇਮ ਕੂਕਤ ਕਰ ਉੱਚੇ ਹੱਥ ਇਹ ਪਾਤਸ਼ਾਹ ਇਸ ਤਰ੍ਹਾਂ ਮਾਨਕ ਚੰਦ ਦੀ ਮਾਂ ਤਾਂ ਨੂੰ ਹੱਸ ਕਰਕੇ ਉੱਚੀ ਉੱਚੀ ਕੂਕਾਂ ਮਾਰਨ ਲੱਗ ਗਈ ਬੈਣ ਪਾਉਣ ਲੱਗ ਪਈ ਗੁਰੂ ਸ਼ਰਵਨ ਮਹਿ ਜਬ ਧੁਨ ਪਰੀ ਇਹ ਅਕਬਰ ਪਾਤਸ਼ਾਹ ਇਸ ਤਰ੍ਹਾਂ ਬਿਰਧ ਮਾਂ ਦੀ ਰੋਣ ਪਿੱਟਣ ਦੀ ਜਿਹੜੀ ਆਵਾਜ਼ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਕੰਨਾਂ ਵਿੱਚ ਪੈ ਗਈ ਬੂਝਿਓ ਅਹੈ ਕੌਣ ਦੁੱਖ ਭਰੀ ਸਿੱਖ ਸੇਵਕ ਤੋਂ ਪੁੱਛਿਆ ਵੀ ਕਿਹੜੀ ਹੈ ਮਾਂ ਦੁੱਖ ਨਾਲ ਭਰੀ ਹੈ ਜਿਹੜੀ ਇਸ ਤਰ੍ਹਾਂ ਰੋ ਪਿੱਟ ਰਹੀ ਹੈ ਕਿਉਂ ਰੋਵਤ ਕਿਉਂ ਊਚ ਪੁਕਾਰਤ ਇਹ ਵੀ ਸੇਵਕ ਵੱਲੋਂ ਦੱਸ ਕਿਉਂ ਇਹ ਰੋਂਦੀ ਹੈ ਕਿਉਂ ਉੱਚੀ ਚਾਂਗਰਾ ਮਾਰਦੀ ਹੈ ਰਹਿਰ ਲੇਹੋ ਸੁਧ ਇਹੋ ਕਿਉਂ ਆਰਤ ਤੂੰ ਵੀ ਬਾਹਰ ਜਾ ਕੇ ਤੇ ਸਾਰੀ ਖਬਰ ਸਾਰ ਲੜ ਵੀ ਇਹ ਮਾਈ ਕਿਉਂ ਦੁਖੀ ਹੈ ਦੌਰਿਓ ਨਰ ਸੁਣ ਕੇ ਤਿਸ ਪਾਸ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਕਹਿੰਦੇ ਪੁਰਸ਼ ਦੌੜ ਕੇ ਗਿਆ ਮਾਤਾ ਦੇ ਕੋਲ ਜਾਏ ਗੁਰੂ ਢਿੱਗ ਕੀਏ ਅਰਦਾਸ ਮਾਤਾ ਤੋਂ ਸਾਰੀ ਗੱਲਬਾਤ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਨੇ ਸਾਰੀ ਗੱਲ ਪ੍ਰਗਟ ਕਰ ਦਿੱਤੀ ਭਏ ਕਿਰਪਾਲ ਬਿਰਧਾ ਕੋ ਹੇਰ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਬਿਰਧ ਮਾਂ ਨੂੰ ਦੇਖ ਕੇ ਤੇ ਦਿਆਲੂ ਕਿਰਪਾਲੂ ਹੋ ਗਏ ਢਿੱਗ ਬੁਲਾਏ ਕਰ ਬੋਲੇ ਫੇਰ ਬਿਰਧ ਮਾਤਾ ਨੂੰ ਕੋਲ ਬੁਲਾ ਕੇ ਓਮ ਬਚਨ ਬੋਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭੋੜੀਏ ਜਿਹੜਾ ਮਾਨਕ ਚੰਦ ਤੇਰਾ ਪੁੱਤਰ ਹੈ ਸੋ ਜਲ ਮਹਿ ਕਿਮ ਬੂਡਨ ਹੋਏ ਤੂੰ ਹੀ ਕਹਿੰਦੀ ਐ ਵੀ ਡੁੱਬ ਕੇ ਮਰ ਗਿਆ ਡੁੱਬ ਕੇ ਮਰ ਗਿਆ ਮਾਨਕ ਚੰਦ ਦਾ ਡੁੱਬਣਾ ਭਲਾ ਕਿਵੇਂ ਹੋ ਸਕਦਾ ਹੈ ਹੋ ਤੋ ਭੋਰ ਮਿਲ ਹੈ ਸੁਤ ਸਾਥ ਇਸ ਕਰਕੇ ਹੇ ਮਾਂ ਤੂੰ ਨਾ ਰੋ ਕੋਈ ਚਿੰਤਾ ਨਾ ਕਰ ਕੱਲ ਨੂੰ ਸਵੇਰ ਸਾਰ ਹੁੰਦਿਆਂ ਤੇਰਾ ਪੁੱਤਰ ਤੈਨੂੰ ਆ ਮਿਲੇਗਾ ਕਰ ਤੋਰਿਓ ਜਿਸਨੇ ਨਿਜ ਹਾਥ ਤੇਰੇ ਮਾਨਕ ਚੰਦ ਨੇ ਐਸਾ ਕਹਿੰਦੇ ਤਿੱਖਾ ਲੋਹੇ ਦਾ ਕਣਜਾ ਮਾਰਿਆ ਆਪਣੇ ਹੱਥਾਂ ਨਾਲ ਰੋੜਾਂ ਦਾ ਕਰ ਤੋੜ ਕੇ ਸੁੱਟ ਦਿੱਤਾ ਉਹ ਭਲਾ ਕਿਵੇਂ ਡੁੱਬ ਜਾਊਗਾ ਹਮਨੇ ਕਰੀ ਪ੍ਰਤੱਗਿਆ ਭਾਰੀ ਬਾਕੀ ਮਿਰਧ ਮਾਤਾ ਸੀ ਤਾਂ ਭਾਰੀ ਇਹ ਪ੍ਰਤੱਗਿਆ ਪਹਿਲਾਂ ਕੀਤੀ ਹੋਈ ਹੈ ਸੁੱਤ ਨਾ ਮਰ ਹੈ ਪਿਤ ਮਾਤ ਅਗਾਰੀ ਤੇ ਮਾਤਾ ਪਿਤਾ ਦੇ ਅੱਗੇ ਕਿਤੇ ਵੀ ਕਿਸੇ ਦਾ ਪੁੱਤਰ ਨਾ ਮਰੇ ਸਗੋਂ ਮਾਂ ਪਿਓ ਵੀ ਜਿਹਦੇ ਪੁੱਤਰ ਵੀ ਜੀਵੇ ਤਾਂ ਅਸੀਂ ਧਰਮਰਾਜ ਨੂੰ ਰੋਕ ਦਿੱਤਾ ਵੀ ਇੱਥੇ ਗੋਇੰਦਵਾਲ ਵਿੱਚ ਜਮਦੂਤ ਨਹੀਂ ਆਉਣੇ ਚਾਹੀਦੇ ਨਿਫਲੀ ਨਹੀਂ ਕਰੈ ਹਮ ਸੋਏ ਇਸ ਕਰਕੇ ਬਿਰਧ ਮਾਂ ਜੋ ਅਸੀਂ ਬਚਨ ਕਰ ਚੁੱਕੇ ਹਾਂ ਬਾ ਕਰ ਸਕੇ ਉਸ ਨੂੰ ਬਿਲਕੁਲ ਨਹੀਂ ਨਿਸ਼ਫਲ ਕਰਾਂਗੇ ਮਿਲਹਿ ਪੁੱਤਰ ਸੋ ਹਰਕਤ ਹੋਏ ਹਾਂ ਕੱਲ ਨੂੰ ਤੇਰਾ ਪੁੱਤਰ ਤੈਨੂੰ ਮਿਲ ਜਾਵੇਗਾ ਤੂੰ ਤੂੰ ਖੁਸ਼ ਹੋ ਜਾਵੇਂਗੀ ਗੁਰ ਬਾਕਨ ਪਰ ਸ਼ਰਧਾ ਧਰ ਕੇ ਬਿਰਧ ਮਾਤਾ ਨੇ ਗੁਰੂ ਅਮਰਦਾਸ ਗੁਰਦਾਸ ਸਾਹਿਬ ਜੀ ਦੇ ਬਚਨਾਂ ਤੇ ਸ਼ਰਧਾ ਧਾਰ ਕੇ ਵੀ ਸੱਚ ਕਹਿ ਰਹੇ ਬਸੀ ਨਿਸਾ ਤਹਿ ਗੁਰੂ ਸਿਮਰ ਕੈ ਅਮਰਦਾਸ ਸਾਹਿਬ ਨੂੰ ਯਾਦ ਕਰਦੀ ਹੋਏ ਰਾਤ ਨੂੰ ਆਪਣੇ ਘਰ ਦੇ ਵਿੱਚ ਵਸੀ ਹੈ। ਪ੍ਰਾਤ ਭਈ ਸਤਿਗੁਰ ਤਬ ਚਾਲੇ ਜਦੋਂ ਸਵੇਰ ਹੋਇਆ ਹੀ ਹੈ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਵਾਲੇ ਸਥਾਨ ਤੋਂ ਉੱਠ ਕੇ ਚੱਲੇ ਬੌਲੀ ਸਾਹਿਬ ਵੱਲ ਨੂੰ ਜਿਹਾਂ ਬਾਪੀ ਲੱਗੀ ਵਿਸਾਲੇ ਜਿੱਥੇ ਬੌਲੀ ਸਾਹਿਬ ਮਹਾਨ ਸੋਹਣੀ ਕਹਿੰਦੇ ਲੱਗੀ ਹੋਈ ਹੈ ਬਣੀ ਹੋਈ ਹੈ ਅਪਰ ਨਰਨ ਕੀ ਸੰਗ ਪੀਰ ਹੋਰ ਉੱਥੇ ਲੋਕਾਂ ਦੀ ਬੜੀ ਭਾਰੀ ਨਾਲ ਭੀੜ ਹੋਈ ਪਈ ਹੈ ਥਿਰੇ ਜਾਏ ਸਭ ਹੀ ਤਿਸ ਤੀਰ ਗੁਰੂ ਅਮਰਦਾਸ ਸਾਹਿਬ ਜੀ ਦੇ ਸਵੇਰ ਜਿੰਨੇ ਗੁਰੂ ਕੇ ਸਿੱਖ ਸੇਵਕ ਬੌਲੀ ਸਾਹਿਬ ਦੇ ਨੇੜੇ ਜਾ ਸਥਿਤ ਹੋਏ ਸ੍ਰੀ ਮੁਖ ਤੇ ਸਤਿਗੁਰ ਸੁਖ ਧਾਮੂ ਇਹ ਵੀ ਅਕਬਰ ਪਾਤਸ਼ਾਹ ਜੋ ਸੁਖਾਂ ਦੇ ਘਰ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਹਿਓ ਪੁਕਾਰਨ ਮਾਣਕ ਨਾਮੂ ਉਹ ਮਾਣਕ ਚੰਦ ਦਾ ਨਾਮ ਲੈ ਕੇ ਗੁਰੂ ਮਹਾਰਾਜ ਨੇ ਉੱਚੀ ਦੇ ਕੇ ਆਵਾਜ਼ ਜੀ ਮਾਰੀ ਨਿਕਸੋਹ ਜਲ ਤੇ ਬਾਹਰ ਆਵੇ ਮਾਣਕ ਚੰਦ ਤੂੰ ਕਿੱਧਰ ਚਲਿਆ ਗਿਆ ਹੈ ਆ ਬੌਲੀ ਸਾਹਿਬ ਦੇ ਜਲ ਤੋਂ ਨਿਕਲ ਕੇ ਬਾਹਰ ਆ ਜਾ ਸਭ ਸੰਗਤ ਕੋ ਦਰਸ ਦਿਖਾਵਾ ਜਿੰਨੀਆਂ ਸਿੱਖ ਸੰਗਤਾਂ ਤੇਰੇ ਦਰਸ਼ਨ ਕਰਨ ਦੀ ਅਡੂਕ ਵਿੱਚ ਖੜੋਤੀਆਂ ਨੂੰ ਆ ਕੇ ਆਪਣੇ ਦਰਸ਼ਨ ਦਿਖਾ ਜਿਨ ਕੋ ਮਾਣਕ ਨਾਮ ਕਹੰਤੇ ਜਿਨ੍ਹਾਂ ਦਾ ਨਾਮ ਮਾਣਕ ਚੰਦ ਕਿਹਾ ਜਾਂਦਾ ਹੈ ਸੋਨਾ ਦੇਹ ਦੁੱਖ ਨਿਜ ਸੁਖਵੰਤੇ ਆ ਬੜੇ ਸੁਖ ਵਾਲੇ ਹੁੰਦੇ ਆਪਣੇ ਸਾਥੀਆਂ ਨੂੰ ਆਪਣਾ ਮਾਵਾਂ ਨੂੰ ਦੁੱਖ ਨਹੀਂ ਦਿੰਦੇ ਹੁੰਦੇ ਤੋਹੇ ਮਾਤ ਇਹੋ ਖਰੀ ਦੁਖਾਰੀ ਤੇਰੇ ਹੁੰਦਿਆਂ ਤੂੰ ਸੁਖ ਵਿੱਚ ਹੈ ਤੇਰੇ ਹੁੰਦਿਆਂ ਤੇਰੀ ਮਾਂ ਕਹਿੰਦੇ ਇੱਥੇ ਦੁੱਖ ਵਾਲੀ ਰੋ ਪਿੱਟ ਰਹੀ ਹੈ ਮਿਲਹੋ ਆਨ ਇਸ ਬੜ ਹਿਤਕਾਰੀ ਇਹ ਤੇਰੀ ਬੜੀ ਪ੍ਰੇਮਣ ਹੈ ਮਾਂ ਇਹਨੂੰ ਆ ਕੇ ਪੁੱਤਰ ਮਾਣਕ ਚੰਦ ਤੂੰ ਮਿਲ ਲੈ ਹਿਮ ਕਹਿਬੇ ਤੇ ਬਾਪੀ ਬੀਚ ਅਕਬਰ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਤੇ ਉਹ ਬੋਲੀ ਸਾਹਿਬ ਦੇ ਵਿੱਚੋਂ ਹਮ ਤਹ ਪਿਖਤ ਊਚ ਅਰ ਨੀਚ ਅਸੀਂ ਵੀ ਹੋਰ ਵੀ ਉੱਚੇ ਨੀਵੇਂ ਸਾਰੇ ਕਹਿੰਦੇ ਵੇਖ ਰਹੇ ਸਨ ਬੋਲੀ ਸਾਹਿਬ ਵੱਲ ਨਿਕਸਿਓ ਜਲ ਪਰ ਤਰਨੇ ਲਾਗਾ ਦੇਖਿਆ ਗੁਰੂ ਅਮਰਦਾਸ ਸਾਹਿਬ ਦੇ ਬਚਨ ਕਹਿਣ ਦੇ ਨਾਲ ਹੀ ਕਹਿੰਦੇ ਮਾਣਕ ਚੰਦ ਨਿਕਲਿਆ ਤੇ ਉੱਪਰ ਤਰਨ ਲੱਗ ਪਿਆ ਤੀਨ ਦਿਵਸ ਪਾਛੇ ਵੱਡ ਭਾਗਾ ਵੱਡੇ ਭਾਗਾ ਵਾਲਾ ਮਾਣਕ ਚੰਦ ਤਿੰਨ ਦਿਨਾਂ ਤੋਂ ਬਾਅਦ ਬੌਲੀ ਸਾਹਿਬ ਦੇ ਉੱਪਰ ਆ ਕੇ ਤਰਨ ਲੱਗ ਪਿਆ ਪਾਣੀ ਲੋਕਨ ਦੇਖ ਨਿਕਾਸਨ ਕੀਨਸ ਲੋਕਾਂ ਨੇ ਦੇਖ ਕੇ ਮਾਣਕ ਚੰਦ ਨੂੰ ਬੌਲੀ ਸਾਹਿਬ ਤੋਂ ਬਾਹਰ ਕੱਢ ਲਿਆਂਦਾ ਬਿਸਮਾਏ ਸਭ ਅਚਰਜ ਚੀਨਸ ਸਾਰੇ ਅਚਰਜ ਆਣ ਕੇ ਅਚਰਜੇ ਹੋ ਗਏ ਬੱਕੇ ਬੱਕੇ ਹੋ ਗਏ ਸ੍ਰੀ ਗੁਰ ਤੇ ਪਾਇਨ ਪਰ ਪਰਿਓ ਉਸ ਵੇਲੇ ਜਿਹੜਾ ਮਾਣਕ ਚੰਦ ਸੀ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਆ ਪਿਆ ਸ਼ਰਧਾਲੂ ਸੇਵਕ ਸੁਖ ਭਰਿਓ ਜੋ ਸ਼ਰਧਾਲੂ ਸੀ ਸੁਖਾਂ ਦੇ ਨਾਲ ਭਰਿਆ ਹੋਇਆ ਹੈ ਲਖਿਓ ਬਚਨ ਹਮਰੇ ਥਿਤ ਰਹਿਓ ਹਾਂ ਗੁਰੂ ਅਮਰਦਾਸ ਸਾਹਿਬ ਨੇ ਜਾਣਿਆ ਵੀ ਸਾਡੇ ਬਚਨਾਂ ਵਿੱਚ ਸਥਿਤ ਰਿਹਾ ਏ ਡੋਲਿਆ ਨਹੀਂ ਭਏ ਪ੍ਰਸੰਨ ਬਾਕ ਸੁਭ ਕਹਿਓ ਫਿਰ ਗੁਰੂ ਅਮਰਦਾਸ ਸਾਹਿਬ ਜੀ ਉਹ ਮਾਣਕ ਚੰਦ ਦੇ ਪ੍ਰਸੰਨ ਹੋ ਗਏ ਮੁਖੋਂ ਐਸਾ ਚੰਗਾ ਬਚਨ ਕਿਹਾ ਗੁਰਤਾ ਕੀ ਮੰਜੀ ਅਬ ਲੈ ਹੋ ਮਾਣਕ ਚੰਦ ਤੂੰ ਪਰਖ ਪੂਰਾ ਹੋਇਆ ਗੁਰਸਿੱਖੀ ਦੇ ਪ੍ਰਚਾਰ ਲਈ ਤੂੰ ਹੁਣ ਬਈ ਇਹ ਗੁਰਮੁਖ ਪਦਵੀ ਲੈ ਲੈ ਬਹੁ ਨਰਕੋ ਉਪਦੇਸ਼ ਕਰੇ ਹੋ ਬਹੁਤੇ ਲੋਕਾਂ ਨੂੰ ਤੂੰ ਵੀ ਸਾਡੇ ਵਾਂਗ ਇਸ ਤਰ੍ਹਾਂ ਤੂੰ ਉਪਦੇਸ਼ ਦਿਆ ਕਰ ਇਸ ਤਰ੍ਹਾਂ ਉਪਦੇਸ਼ ਗੁਰਮੰਤਰ ਤੇ ਵਾਹਿਗੁਰੂ ਮੰਤਰ ਦੀ ਉਪਦੇਸ਼ ਦਿਆ ਕਰ ਸਿੱਖ ਸਜਾਇਆ ਕਰ ਨਰ ਅਨੇਕ ਹੀ ਪੂਜਹਿ ਪਾਏ ਤੇਰੇ ਵੀ ਚਰਨਾਂ ਨੂੰ ਅਨੇਕਾਂ ਲੋਕ ਆ ਕੇ ਪੂਜਣ ਗਏ ਦੇਹ ਉਪਾਇਨ ਫਲ ਕੋ ਪਾਏ ਜਿਵੇਂ ਸਾਨੂੰ ਭੇਟਾ ਦੇ ਰਹੇ ਤੈਨੂੰ ਭੇਟਾਂ ਮਾਂ ਦੇਣਗੇ ਬੜਾ ਫਲ ਪਾਉਣਗੇ ਲੋਕ ਇਮ ਕਹਿ ਮੰਜੀ ਪਰ ਬੈਠਾਵਾ ਅਕਬਰ ਪਾਤਸ਼ਾਹ ਮਾਣਕ ਚੰਦ ਨੂੰ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਮੁਖ ਪਦਵੀ ਉੱਪਰ ਵਿਰਾਜਮਾਨ ਕਰ ਦਿੱਤਾ। ਸਕਲ ਨਰਨ ਮਹਿਮਾਨ ਵਧਾਵਾ, ਜਿੰਨੇ ਉੱਥੇ ਸਾਰੇ ਲੋਕ ਸੀ ਸਾਰਿਆਂ ਦੇ ਵਿੱਚ ਉਹ ਮਾਣਕ ਚੰਦ ਦਾ ਬੜਾ ਮਾਣ ਸਨਮਾਨ ਵਧਾਇਆ ਸਤਿਗੁਰੂ ਨੇ। ਸਭ ਸਿੱਧਾਂ ਬਖਸ਼ੀ ਵਰ ਕਹਿਓ, ਹਾਂ ਵਰ ਰੂਪ ਬਚਨ ਕਿਹਾ ਤੇ ਨਾ ਨਦੀਆਂ 18 ਸਦੀਆਂ ਦੇ ਦਿੱਤੀਆਂ। ਭੋਗ ਮੋਖ ਤਿੰਨ ਅਸ ਪਦ ਲਹਿਓ, ਉਹ ਜਿਹੜਾ ਵੀ ਮਾਣਕ ਚੰਦ ਸੀ ਉਸਨੇ ਪਦਾਰਥ ਵੀ ਮੁਕਤੀ ਵੀ ਤੇ ਗੁਰਮੁਖ ਪਦਵੀ ਦਾ ਉੱਚਾ ਅਹੁਦਾ ਵੀ ਲੈ ਲਿਆ। ਗੁਰ ਘਰ ਮਹਿ ਵਰ ਦਿਓ ਸਭ ਭਾਂਤੀ, ਹੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਕਰਕੇ ਉਹ ਗੁਰੂ ਘਰ ਦੇ ਵੀ ਸਭ ਤਰ੍ਹਾਂ ਕਰਕੇ ਅੱਗੇ ਸਭ ਤੋਂ ਵਧਿਆ ਫੁੱਲਿਆ ਮਹਾਨ ਹੋਇਆ। ਨਾਮ ਜੀਵੜਾ ਭਾ ਬਖਿਆਤੀ, ਉਸਦਾ ਜਿਹੜਾ ਨਾਮ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਰਕੇ ਮਰੋ ਜੀਵੜਾ ਪ੍ਰਗਟ ਹੋਇਆ। ਇਸਕੇ ਘਰ ਸੰਤਤ ਜਬ ਹੋਈ, ਉਸਦੇ ਘਰ ਦੇ ਚ ਫਿਰ ਜਿਹੜੀ ਸੰਤਾਨ ਹੋਈ। ਨਾਮ ਜੀਵੜੇ ਕਹਿ ਸਭ ਕੋਈ, ਇਹ ਭਾਈ ਸਾਹਿਬ ਭਾਈ ਗੁਰਦਾਸ ਗੁਰਬਖਸ਼ ਸਿੰਘ ਜੀ ਨੇ ਸਿੰਘਾਂ ਨੂੰ ਦੱਸਿਆ, ਕਵੀ ਸੰਤੋਖ ਸਿੰਘ ਜੀ ਆਪਣੇ ਸਰੋਤਾਂ ਨੂੰ ਸਾਹਿਬ ਵੀ ਹੁਣ ਉਹਨਾਂ ਦੀ ਸੰਤਾਨ ਦੇ ਵਿੱਚ ਜਿਹੜੇ ਕੋਈ ਜੰਮਦੇ ਹੈ ਉਹਨਾਂ ਨੂੰ ਸਾਰਿਆਂ ਨੂੰ ਮਰੋ ਜੀਵੜੇ ਕਹਿੰਦੇ ਹਨ। ਜੋ ਤਹਿ ਸੰਤਤ ਕੇ ਸਮੁਦਾਏ, ਜੋ ਦੇ ਅੱਗੇ ਸੰਤਾਨ ਦੇ ਬੇਅੰਤ ਹੈ। ਅਬਲੋ ਨਾਮ ਅਹੈ ਤਿਸ ਪਾਏ, ਉਹਨਾਂ ਦਾ ਜਿਹੜਾ ਨਾਮ ਹੈ ਨਾ ਸਾਰੇ ਕਹਿੰਦੇ ਉਸੇ ਤਰ੍ਹਾਂ ਬੁਲਾਉਂਦੇ, ਮਰੋ ਜੀਵੜਾ ਕਹਿੰਦੇ ਉਹਨਾਂ ਦੇ ਸੰਤਾਨ ਵੀ ਇਹ ਮਰ ਕੇ ਜੀਏ। ਨਵੀਂ ਸਿੰਧ ਭਾਖ ਹੈ ਤਿਸ ਠੌਰ, ਅਕਬਰ ਪਾਤਸ਼ਾਹ ਦੀ ਸਭਾ ਵਿੱਚ ਰੁੱਤਾ ਹੋਇਆ ਇਹ ਮੁਨਸ਼ੀ ਕਹਿ ਰਿਹਾ ਹੈ। ਸੁਨਹੋ ਸ਼ਾਹ ਜੀ ਅਚਰਜ ਔਰ, ਇਹ ਅਕਬਰ ਪਾਤਸ਼ਾਹ ਇੱਕ ਹੋਰ ਅਚਰਜ ਦੀ ਗੱਲ ਵੀ ਤੁਸੀਂ ਸੁਣ ਲਓ। ਬੈਠ ਬਾਪ ਕਹਿ ਕੇ ਤਬ ਤੀਰ, ਅਮਰਦਾਸ ਸਾਹਿਬ ਜੀ ਨੇ ਬੌਲੀ ਸਾਹਿਬ ਦੇ ਕਿਨਾਰੇ ਤੇ ਬੈਠ ਕੇ ਸ੍ਰੀ ਗੁਰ ਅਮਰਦਾਸ ਗੰਭੀਰ, ਗੁਰੂ ਅਮਰਦਾਸ ਸਾਹਿਬ ਜੀ ਬੜੇ ਕਹਿਰ ਗੰਭੀਰ ਵਾਲੇ ਆਸੇ ਵਾਲੇ, ਕਹਿਓ ਸਭਨ ਮਹਿ ਬਾਪੀ ਸਰੋਤ। ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਿਆਂ ਦੇ ਵਿੱਚ ਇਹ ਬਚਨ ਕਿਹਾ ਵੀ ਇਹ ਬੌਲੀ ਵਿੱਚ ਸੋਮਾ ਪਰਵਾ, ਇਹੋ ਗੰਗਾ ਤੇ ਕੀਨ ਉਦੋਤ, ਗੰਗਾ ਦੇ ਵਿੱਚ ਵੀ ਕਹਿੰਦੇ ਕਿ ਜਿਹੜਾ ਸੋਮਾ ਹੈ ਪ੍ਰਵਾਹ ਕਹਿੰਦੇ ਪ੍ਰਗਟ ਕਰ ਦਿੱਤਾ ਹੈ। ਇਹ ਜੋ ਕਰ ਹੈ ਆਏ ਇਸ਼ਨਾਨ, ਇਹ ਜਿਹੜੀ ਬੋਲੀ ਸਾਹਿਬ ਇਹਦੇ ਵਿੱਚ ਆ ਕੇ ਜਿਹੜਾ ਕੋਈ ਇਸ਼ਨਾਨ ਕਰ ਲਵੇਗਾ ਫਲ ਪਾਵਹਿ ਸੁਰਸਰੀ ਸਮਾਨ, ਉਹਨੂੰ ਗੰਗਾ ਤੇ ਤੱਕੇ ਖਾਣ ਦੀ ਲੋੜ ਨਹੀਂ, ਇੱਥੇ ਕਹਿੰਦੇ ਗੰਗਾ ਨਾਲੋਂ ਜ਼ਿਆਦਾ ਫਲ ਪਾ ਲਏਗਾ ਨਾ ਕੇ ਬੋਲੀ ਸਾਹਿਬ। ਇਸ ਮਹਿ ਏਕ ਅਧਿਕਤਾ ਹੈ, ਹਾਂ ਇਹ ਕਹਿੰਦੇ ਜਿਹੜੀ ਗੰਗਾ ਉਹਦੇ ਨਾਲੋਂ ਇਹ ਬੋਲੀ ਸਿਰਫ ਇੱਕ ਵਿਸ਼ੇਸ਼ਤਾ ਇੱਕ ਜ਼ਿਆਦਾ ਖੂਬੀ ਹੈ। ਜੈਸੇ ਫਲ ਵਿਸਾਲ ਕੋ ਲਹਿ, ਇਸ ਕਰਕੇ ਕਹਿੰਦੇ ਗੰਗਾ ਨਾਲੋਂ ਬੋਲੀ ਸਾਹਿਬ ਵਿੱਚ ਨਹਾਉਣ ਕਰਕੇ ਇਸ਼ਨਾਨ ਕਰਕੇ ਜ਼ਿਆਦਾ ਫਲ ਲਗੇਗਾ ਉਹ ਖੂਬੀ ਦੱਸਦੇ ਹਾਂ। ਰਚੇ ਚੁਰਾਸੀ ਰਚਨ ਸੁਪਾਨ, ਜਿਹੜੀਆਂ ਪੌੜਾਂ ਹਨ ਪੌੜ ਹੈ ਗਿਣਤੀ ਵਿੱਚ 84 ਅਸੀਂ ਬਣਵਾਏ। ਇਸ ਜਲ ਮਹਿ ਕਰ ਕਰ ਇਸ਼ਨਾਨ, ਇਹ ਗੁਰਸਿੱਖੋ ਇਹ ਜਿਹੜਾ ਬੋਲੀ ਸਾਹਿਬ ਦਾ ਪਵਿੱਤਰ ਜਲ ਇਹਦੇ ਵਿੱਚ 84 ਵਾਰ ਇਸ਼ਨਾਨ ਕਰ ਕਰਕੇ। ਜਪ ਜੀ ਪੜਾ 84 ਵਾਰ, ਜਿਹੜਾ ਕਹਿੰਦੇ ਇਸ ਤਰ੍ਹਾਂ ਹਰ ਇੱਕ ਪੌੜੀ ਉੱਪਰ ਬੈਠ ਬੈਠ ਕੇ 84 ਵਾਰੀ ਇਹ 84 ਪੌੜੀਆਂ ਤੇ ਜਪਜੀਤ ਸਾਹਿਬ ਜੀ ਦਾ ਪਾਠ ਕਰ ਲਵੇ। ਸੋ ਨਾ 84 ਲਹਿ ਸੰਸਾਰ, ਉਹਨੂੰ ਇਹ ਫਲ ਜ਼ਿਆਦਾ ਗੰਗਾ ਨਾਲੋਂ ਇਹ ਹੋਵੇਗਾ ਵੀ ਜਿਹੜੀ 84 ਲੱਖ ਜੂਨ ਹੈ ਨਾ ਉਹ ਨਹੀਂ ਉਹ ਸੰਸਾਰ ਦੇ ਵਿੱਚ ਧਾਰਨ ਕਰੇਗਾ, ਉਹ 84 ਲੱਖ ਜੂਨ ਵਿੱਚ ਨਹੀਂ ਆਏਗਾ। ਜਨਮ ਮਰਨ ਤੇ ਮੁਕਤਾ ਹੋਏ, ਉਹ ਤਾਂ ਜਿਹੜਾ ਇਹ 84 ਪਾਠ ਕਰਨ ਵਾਲਾ ਹੈ ਨਾ ਜਨਮ ਮਰਨ ਤੋਂ ਮੁਕਤੀ ਹੋ ਜਾਏ ਸੁਤੰਤਰ ਆਜ਼ਾਦ ਹੋ ਜਾਏ ਛੁੱਟ ਜਾਏਗਾ। ਸਤਿਗੁਰ ਚਰਨ ਪ੍ਰੇਮ ਮਨ ਭੋਏ, ਹਾਂ ਜਦੋਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਮਨ ਦੇ ਵਿੱਚ ਲਿਆ ਕੇ ਮਨ ਟਿਕਾ ਕੇ ਕਰਨੇ ਹੈ, ਕਰਨੇ ਵੀ ਲਗਾਤਾਰ ਹੈ, ਇਹ ਨਹੀਂ ਵੀ ਅਸੀਂ 2-4 ਕਰ ਲਏ ਫਿਰ ਬਾਜ਼ਾਰ ਚਾਹ ਪੀ ਗਏ, 2-4 ਕਰ ਲਏ ਜੱਕੜ ਮਾਰ ਲਏ, ਨਾ ਉਹ ਮਰਜ਼ਾਦਾ ਹੈ ਵੀ ਜਦੋਂ ਸ਼ੁਰੂ ਕਰਨਾ ਹੈ ਉਸ ਵੇਲੇ ਲਗਾਤਾਰ ਕਰਨਾ ਹੈ। ਜਿੰਨਾ ਚਿਰ ਪੂਰੇ ਨਹੀਂ ਹੋ ਜਾਂਦੇ ਉਹਨਾਂ ਚਿਰ ਨਾ ਕੋਈ ਗੱਲਬਾਤ ਕਰਨੀ ਨਾ ਕੋਈ ਹਰਕਿਰਿਆ ਕਰਨੀ, ਖਾਣਾ ਪੀਣਾ ਹੈ ਉਹ ਪੂਰਾ ਕਰਕੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲਿਜਾ ਕੇ ਉਹ ਅਰਦਾਸ ਕਰਾਉਣੀ। ਅਰਦਾਸੀਏ ਤੋਂ ਮਹਾਰਾਜ ਨੇ ਕਿਰਪਾ ਕੀਤੀ ਹੈ ਮੇਰੇ ਪਾਸੋਂ, ਬਖਸ਼ਿਸ਼ ਕਰਕੇ 84 ਪਾਠ ਕਰਾਏ ਇਹ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਪਰਰੂ ਬਚਨ ਹੈ। ਜਿਹੜਾ 84 ਪਾਠ ਕਰੇਗਾ ਉਹਦੀ 84 ਕੱਟੀ ਜਾਏ। ਹੇ ਸਤਿਗੁਰੂ ਹੁਣ ਆਪ ਕਿਰਪਾ ਕਰੋ ਮੇਰੀ 84 ਲੱਖ ਜੂਨ ਕੱਟ ਦੇਵੋ। ਇਉਂ ਪਹਿਲਾਂ ਵੀ ਅਰਦਾਸ ਕਰਕੇ ਲੱਗਣਾ ਅਤੇ ਬਾਅਦ ਵਿੱਚ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ ਕਰਾਉਣੀ। ਕਈ ਉਂਝੀ ਉਹ ਕਰ ਕੁਰਕੇ ਅਤੇ ਨਾ ਕੋਈ ਅਰਦਾਸ ਨਾ ਕੋਈ ਕੜਾਹ ਪ੍ਰਸ਼ੀਦੇ ਭੱਜ ਪੁੱਜਾਂ ਦੇ, ਜਿਵੇਂ ਦਫ਼ਤਰ ਵਿੱਚ ਹਾਸ਼ੀ ਹਾਜ਼ਰੀ ਲਾਈਏ ਹੀ ਨਾ, ਅਤੇ ਉਹ ਤਾਂ ਫਿਰ ਐਸੇ ਹੀ ਹੈ। ਠੀਕ ਹੈ ਜਿਹੜੇ 84 ਪਾਠ ਕੀਤੇ ਉਹਦਾ ਫਲ ਤਾਂ ਮਿਲਣਾ ਹੈ, ਪਰ ਜਿਹੜੀ ਉਹ ਮਰਯਾਦਾ ਉਹਨੂੰ ਪੂਰੀ ਕਰੀਏ ਫਿਰ ਪੂਰਾ ਫਲ ਮਿਲਦਾ ਹੈ। ਉਹ ਕਈ ਵਾਰੀ ਹੁੰਦਾ ਵੀ ਜਦੋਂ ਅਸੀਂ ਲਗਾਤਾਰ ਹੁਣ 15-14 ਘੰਟੇ ਕਰਾਂਗੇ ਫਿਰ ਸਾਨੂੰ ਪਿਸ਼ਾਬ ਤੰਗ ਕਰੂਗਾ, ਹੋਰ ਕੋਈ ਦਿੱਕਤ ਆਏਗੀ, ਜਾਂ ਪਾਣੀ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦਾ ਹੈ, ਠੰਡ ਬੜੀ ਲੱਗਦੀ ਹੈ, ਫਿਰ ਇਸ ਤਰ੍ਹਾਂ ਵੀ ਉਹ ਵਿੱਚ ਵਿਘਨ ਪੈ ਜਾਂਦਾ ਹੈ। ਜਦੋਂ ਅਸੀਂ ਕਿਸੇ ਤੋਂ ਸਿਆਣੇ ਤੋਂ ਜਿਹਨੇ ਕਰਿਆ ਕਰਾਇਆ ਉਹ ਤੋਂ ਪੁੱਛ ਪੜਤਾਲ ਕਰਕੇ ਕਰਾਂਗੇ ਫਿਰ ਨਹੀਂ ਹੁੰਦਾ ਹੈ। ਉਹ ਸਰੀਰ ਦੇ ਰੋਮਾਂ ਰਾਹੀਂ ਪਾਣੀ ਅੰਦਰ ਜਾਂਦਾ ਹੈ, ਉਹਦੇ ਕਰਕੇ ਫਿਰ ਅੱਗੇ ਇਹ ਪਿਸ਼ਾਬ ਦੀ ਕਿਰਿਆ ਤੰਗ ਕਰਦੀ ਹੈ। ਉਹਦੇ ਬੰਦੋਬਸਤ ਵਾਸਤੇ ਜਿਹੜੇ ਸਿਆਣੇ ਉਹ ਦੱਸਦੇ ਆ ਵੀ ਪਹਿਲਾਂ ਤਾਂ ਤੁਸੀਂ ਚੰਗੀ ਤਰ੍ਹਾਂ ਸਰ੍ਹੋਂ ਦੇ ਤੇਲ ਦੀ ਸਰੀਰ 'ਤੇ ਪੂਰੀ ਪੂਰੀ ਮਾਲਿਸ਼ ਕਰ ਲਓ, ਐਂ ਗੱਚ ਕਰ ਲਓ ਤੇਲ ਦੀ ਮਾਲਿਸ਼ ਨਾਲ ਸਰੀਰ ਨੂੰ, ਉਹਦੇ ਨਾਲ ਅੰਦਰ ਨਹੀਂ ਪਾਣੀ ਜਾਏਗਾ। ਦੂਜਾ ਵੀ ਇਹ ਨਾ ਹੀ ਆਏ ਪਿਸ਼ਾਬ ਪਿਸ਼ੂ, ਹੋਰ ਕਿਹਾ ਵੀ ਰੱਜ ਕੇ ਘਿਓ ਸ਼ੱਕਰ ਖਾ ਲਓ ਤੁਸੀਂ, ਇਹ ਤਾਂ ਪੱਕਾ ਹੀ ਹੈ ਨਾ ਵੀ ਜਿਹੜਾ ਖੜਗਾ ਉਹਨੂੰ ਨਹੀਂ ਆਉਂਦਾ ਇਹ 15-14 ਕੀ ਹੈ ਤਾਂ 8 ਪਹਿਰ ਵੀ ਨਾ ਵੀ ਜਾਂਦੇ ਹੈ। ਐਸਾ ਇਹ ਸ਼ੱਕਰ ਘਿਓ ਦੇ ਵਿੱਚ ਇਹ ਖੂਬੀ ਹੈ, ਵਿਸ਼ੇਸ਼ਤਾ ਹੈ। ਉਹ ਇੱਕ ਵਾਰੀ ਸੰਤ ਗਿਆਨੀ ਮੋਹਨ ਸਿੰਘ ਦੀ 1972-73 ਦੀ ਗੱਲ ਆ, ਉਦੋਂ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਗਏ ਸੀ, 72 ਵੀ ਉਹਨਾਂ ਵਿੱਚ ਸ਼ਾਮਿਲ ਸੀ, ਸਾਰਿਆਂ ਵਿਦਿਆਰਥੀਆਂ ਤੋਂ ਉਹਨਾਂ ਨੇ ਸਾਰਾ ਕੁਝ ਦੱਸ ਦੱਸ ਕੇ ਕਰਵਾਇਆ ਸੀ। ਐਵੇਂ ਥੋੜ੍ਹੇ ਹੀ ਵਿੱਚ ਰਹਿ ਰੋ ਗਏ ਸੀ ਜਿਹੜੇ ਨਹੀਂ ਸਿਰੇ ਚੜੇ, ਬਾਕੀ ਮਹਾਰਾਜ ਦੀ ਕਿਰਪਾ ਸਾਰੇ ਹੀ ਉਹ ਸਹੀ ਸਲਾਮਤ ਕਰਿਆਏ ਸਨ, ਅਤੇ ਕੋਈ ਇਹੋ ਜਿਹੀ ਕਿਰਿਆ ਦੀ ਹਾਜਤ ਹੀ ਨਹੀਂ ਕਿਸੇ ਨੂੰ ਹੋਈ ਸੀ। ਹਾਂ ਇੰਨਾ ਜ਼ਰੂਰ ਹੈ ਵੀ 40 ਤੋਂ ਪਹਿਲਾਂ ਮਨ ਜ਼ਰੂਰ ਡੋਲਦਾ ਹੈ, ਅਤੇ ਬਾਕੀ 'ਤੇ ਜੀਵਨੀ ਕਰਨੀ ਚਾਹੀਦੀ। ਕਈ ਵਾਰੀ ਅਸੀਂ ਵੀ ਛੇਤੀ ਪੂਰੇ ਭੱਜ ਕੇ ਜੇ ਜਾਂਦੇ ਹਾਂ ਅਤੇ ਭੱਜ ਕੇ ਜੇ ਆਉਂਦੇ ਹਾਂ ਪੌੜੀ ਵੱਲ ਨੂੰ, ਉਹ ਦੌੜ ਨਹੀਂ ਲਾਉਣੀ ਚਾਹੀਦੀ। ਜਿਹੜਾ ਕੋਈ ਐਸਾ ਕਰਦਾ ਉਹ ਇੱਕ ਵਾਰੀ ਤਾਂ ਉਹ ਡਿੱਗਦਾ ਹੀ ਡਿੱਗਦਾ ਹੈ ਤਿਲਕ ਕੇ, ਪਰ ਇੰਨੀ ਕੁ ਗੱਲ ਹੈ ਵੀ ਉਹਦੇ ਸੱਟ ਸੁੱਟ ਨਹੀਂ ਲੱਗਦੀ, ਵੀ ਵਜੂ ਪੂਰਾ ਫੜਾ ਕੇ ਦੇ ਕੇ ਪੌੜੀ ਤੋਂ ਸੱਟ ਨਹੀਂ ਲੱਗਦੀ ਉਹਦੇ। ਅਤੇ 40 ਤੋਂ ਪਹਿਲਾਂ ਮਨ ਡੋਲਦਾ ਹੈ ਵੀ ਔਖਾ ਹੀ ਹੈ ਔਖਾ ਹੀ ਹੈ, ਬਸ ਜਦੋਂ ਤੁਸੀਂ 40 ਪੂਰੇ ਕਰ ਗਏ ਉਦੋਂ ਹੀ ਮਹਾਰਾਜ ਦੀ ਕਲਾ ਵਰਤ ਜਾਣੀ, ਫਿਰ ਮਨ ਵਿੱਚ ਚਾਹ ਉਤਸ਼ਾਹ ਹੋ ਜਾਊ ਵੀ ਇਹ ਤਾਂ ਹੋ ਗਏ ਸਮਝ ਲਓ। ਪਹਿਲਾਂ ਇਹ ਜਦੋਂ 10-15 ਜਾਂ ਹੁੰਦੇ ਨੇ 40 ਤੱਕ ਬਸ ਇਉਂ ਹੀ ਹੁੰਦਾ ਵੀ ਔਖਾ ਹੈ ਔਖਾ ਹੈ, ਛੱਡ ਦੇ ਕੇ ਛੱਡ ਦੇਈਏ, ਕਿਉਂਕਿ ਅੰਦਰਲੇ ਜਿਹੜੇ ਉਹ 84 ਲੱਖ ਜੂਨ ਵਿੱਚ ਧਾਰ ਕੇ ਪਾਪ ਕੀਤੇ ਨਾ ਕਮਾਉਂਦੇ ਹਟਾਉਂਦੇ, ਵੀ ਇਹ ਨਿਕਲ ਚੱਲਿਆ ਹੁਣ ਸਾਡੇ ਚੱਕਰ ਵਿੱਚੋਂ, ਅਸੀਂ ਇਹਨੂੰ ਤੰਗ ਕਰਨਾ ਸੀ ਫਿਰ ਉਹਨਾਂ ਨੇ ਤਾਂ ਰੋਕਣਾ ਹੀ ਹੈ ਨਾ। ਇਸ ਕਰਕੇ ਜੇ ਉਹ ਇਹੋ ਜਿਹੇ ਸਤਪੁਰਖ ਜਿਹੜੇ ਹਨ ਇਹਨਾਂ ਨੇ ਕਰਿਆ ਤਜਰਬੇ ਨਾਲ, ਉਹ ਕਹਿੰਦੇ ਵੀ ਐਂ ਡੋਲੂਗਾ ਡੋਲਣਾ ਨਹੀਂ ਆ, ਜਦੋਂ ਇੰਨੇ ਹੋ ਗਏ ਫਿਰ ਨਹੀਂ ਹੋਊਗਾ, ਫਿਰ ਤੂੰ ਆਪੇ ਕਹੇਂਗਾ ਵੀ ਆਪਾਂ ਤਾਂ ਐਵੇਂ ਹੀ ਇਹ ਛੱਡ ਛੁੱਟ ਕੇ ਬਸ ਸਮਾਂ ਐਵੇਂ ਜਾਈ ਗੁਆ ਦੇਣਾ ਸੀ, ਇਹ ਤਾਂ ਬਹੁਤ ਕਿਰਪਾ ਹੋ ਗਈ ਮਹਾਰਾਜ ਦੀ। ਇਸ ਤਰ੍ਹਾਂ ਇਹ ਪੂਰਾ ਹੋ ਜਾਂਦਾ ਹੈ। ਇਹ ਮਰਯਾਦਾ ਹੈ ਵੀ ਪਹਿਲਾਂ ਇਸ਼ਨਾਨ ਆਦਿਕ ਪੂਰਾ ਕਰ ਕੁਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਪ ਅਰਦਾਸ ਕਰਨੀ ਹੈ। ਉਦੋਂ ਬਾਅਦ ਫਿਰ ਜਿਹੜੇ 84 ਪਾਠ ਸ਼ੁਰੂ ਕਰਨੇ ਹੇਠਾਂ ਟੁੱਟ ਸ਼ੁਰੂ ਕਰਨੇ ਹੈ। ਉਹ ਕਈ ਵਾਰੀ ਹੁੰਦਾ ਵੀ ਜਦੋਂ ਮੌਸਮ ਜਿਹੀ ਹੁੰਦੀ ਹੈ ਅਤੇ ਉਹ ਹਵਾ ਦਾ ਕੋਈ ਬੁੱਲਾ ਜਿਹਾ ਆਉਂਦਾ, ਉਹ ਆਉਂਦਾ ਵੀ ਹੈ ਠੰਡਾ ਠੰਡਾ, ਅਤੇ ਸਰੀਰ ਇੱਕ ਵਾਰੀ ਕੰਬਦਾ ਵੀ ਹੈ। ਉਹਦੇ ਬੰਦੋਬਸਤ ਵਾਸਤੇ ਤੁਸੀਂ ਦੋ ਕੱਪੜੇ ਜੇ ਰੱਖ ਲਓ, ਇੱਕ ਗਿੱਲਾ ਪਰਨਾ ਇੱਕ ਸੁੱਕਾ। ਜਦੋਂ ਵੀ ਪੌੜੀ 'ਤੇ ਆਉਣਾ ਹੈ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ, ਗਿੱਲੇ ਪਰਨੇ ਨਾਲ ਸਾਰਾ ਸਰੀਰ 'ਤੇ ਪਾਣੀ ਜਿਹਾ ਲਾ ਲਓ, ਸੁੱਕਾ ਪਰਨਾ ਉੱਪਰ ਲੈ ਕੇ ਬਹਿ ਜਾਓ, ਅਤੇ ਫਿਰ ਨਹੀਂ ਪਾਲਾ ਪੂਰਾ ਲੱਗਦਾ ਹੈ। ਅਤੇ ਨਹੀਂ, ਇਹ ਜਿਹੜਾ ਗਿੱਲੇ ਜਿਹੇ ਕੱਪੜੇ ਆ, ਗਿੱਲਾ ਜਿਹਾ ਪਰਨਾ ਲੈ ਲਏ, ਉਦੋਂ ਜਦੋਂ ਹਵਾ ਜੀ ਆਉਂਦੀ ਨਾ ਫਿਰ ਚੜ੍ਹਦੀ ਹੈ, ਫਿਰ ਮਨ ਢੋਲਦਾ ਹੈ। ਇਸ ਕਰਕੇ ਉਹ ਮਹੱਤਰ ਤੋਂ ਹੱਥਰ ਤੋਂ ਮਹਾਂਪੁਰਸ਼ਾਂ ਨੇ ਕਰੇ ਕਰਵਾਏ ਕਰਕੇ ਵੀ ਚਲੋ ਸੰਗਤ ਨੂੰ ਕਿਸੇ ਨੂੰ ਲਾਭ ਹੋ ਜਾਊਗਾ। ਇਸ ਕਰਕੇ ਇਹ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਦੀਆਂ, ਕੋਈ ਐਸਾ ਨਾ ਵੀ ਕਹੇ ਵੀ ਇਹੀ ਇਹਨੇ ਆਪਣੇ ਹੋਮਾਂ ਨਾਲ ਕਹੇ ਵੀ ਮੈਂ ਕਰਕੇ ਆਇਆ। ਹਾਂ, ਇਹ ਤਾਂ ਵਿਧੀ ਹੈ, ਇਤਿਹਾਸ ਚੱਲਿਆ, ਕਿਸੇ ਹੋਰ ਨੂੰ ਵੀ ਸੇਧ ਇਹਦੇ ਵਿੱਚੋਂ ਮਿਲ ਸਕਦੀ, ਉਹ ਵੀ ਲਾਹਾ ਲੈ ਸਕਦਾ ਸਤਿਗੁਰੂ ਦੇ ਘਰ ਤੋਂ। ਇਸ ਕਰਕੇ ਬੇਨਤੀਆਂ ਕੀਤੀਆਂ ਹਨ। ਨਵੀਂ ਸਿੰਧ ਨੇ ਸਕਲ ਸੁਣਾਵਾ, ਇਹ ਮੁਨਸ਼ੀ ਨੇ ਸਾਰਾ ਕੁਝ ਖੋਲ ਖੋਲ ਕੇ ਸੁਣਾਇਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਇਹ ਵੀ ਉਹ ਬੋਲੀ ਸਾਹਿਬ ਨੂੰ ਵਰ ਦਿੱਤਾ ਵੀ ਗੰਗਾ ਨਾਲੋਂ ਜ਼ਿਆਦਾ ਖੂਬੀ ਹੈ, ਉੱਥੇ ਨਹਾਉਣ ਨਾਲ 84 ਲੱਖ ਜੂਨੀ ਦਾ ਚੱਕਰ ਨਹੀਂ ਮਿਟਦਾ ਹੈ, ਇੱਥੇ 84 ਪਾਠ ਜਪਜੀ ਸਾਹਿਬ ਦੇ ਕਰੇ, 84 ਵਾਰੀ ਪਾਠ ਕਰੇ, ਨਹਾਵੇ ਇਸ਼ਨਾਨ ਕਰੇ, ਹਰ ਇੱਕ ਪੌੜੀ 'ਤੇ ਬੈਠ ਕੇ ਐਸਾ ਕਰੇ, ਉਹਦਾ ਉਹ 84 ਗਵਨ ਮਿਟ ਜਾਏਗਾ। ਅਕਬਰ ਸ਼ਾਹ ਮਹਾ ਬਿਸਮਾਵਾ, ਅਕਬਰ ਪਾਤਸ਼ਾਹ ਸੁਣ ਕੇ ਬੜਾ ਆਸ਼ਚਰਜੀ ਹੋ ਗਿਆ ਵੀ ਧੰਨ ਹੈ ਗੁਰੂ ਅਮਰਦਾਸ ਸਾਹਿਬ। ਸ਼ਰਧਾ ਬਦੀ ਪ੍ਰੇਮ ਗੁਰ ਕੇਰਾ, ਹਾਂ, ਗੁਰੂ ਘਰ ਦਾ ਬੜਾ ਪ੍ਰੇਮ ਜਾ ਗਿਆ, ਮਨ ਵਿੱਚ ਬੜੀ ਸ਼ਰਧਾ ਵਧੇ ਆਈ ਹੈ। ਮਿਲਨ ਲਾਲਸਾ ਵਧੀ ਵਧੇਰਾ, ਗੁਰੂ ਅਮਰਦਾਸ ਸਾਹਿਬ ਨੂੰ ਮਿਲਣ ਦੀ, ਦਰਸ਼ਨ ਕਰਨ ਦੀ ਜਿਹੜੀ ਜਾਣਾ ਹੈ, ਬਹੁਤ ਤੋਂ ਬਹੁਤ ਵੱਧ ਬਗੀ ਹੈ। ਦੋਹਰਾ ਸੁਣ ਕੇ ਅਕਬਰ ਕਥਾ ਕੋ, ਇਸ ਤਰ੍ਹਾਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਕਥਾ ਹੈ ਉਹ ਸੁਣ ਕੇ ਅਕਬਰ ਪਾਤਸ਼ਾਹ ਰਹਿਓ ਹਿਰਦੈ ਬਿਸਮਾਏ, ਆਪਣੇ ਹਿਰਦੇ ਵਿੱਚ ਬੜਾ ਆਸ਼ਚਰਜਾ ਹੋ ਰਿਹਾ ਹੈ। ਨਵੀਂ ਸਿੰਧ ਸੋ ਕਹਿਤ ਭਾ, ਫਿਰ ਨਵੀਂ ਸਿੰਧ ਮੁਨਸ਼ੀ ਨੂੰ ਦੇ ਸਾਥ ਕਹਿਣ ਲੱਗਿਆ ਹੈ, ਗੁਰ ਪੂਰਨ ਸਮਦਾਏ ਕੀ ਕਰੀ ਜਾਂਦਾ, ਗੁਰ ਪੂਰਨ ਸੁਖ ਦਾਏ, ਗੁਰੂ ਅਮਰਦਾਸ ਸਾਹਿਬ ਤਾਂ ਪੂਰੇ ਹੀ ਸੁਖ ਦੇਣ ਵਾਲੇ ਹੈ, ਸੁਖਾਂ ਦੇ ਦਾਤੇ ਹਨ। ਚੌਪਈ ਕੇ ਤਿਕ ਦਿਨ ਮੈਂ ਲਵਪੁਰ ਚੱਲ ਹੈ, ਕੁਝ ਦਿਨਾਂ ਤੋਂ ਬਾਅਦ ਆਪਾਂ ਵੀ ਲਾਹੌਰ ਸ਼ਹਿਰ ਵੱਲ ਨੂੰ ਚੱਲਾਂਗੇ, ਤਾਂ ਜਾਏ ਸਤਿਗੁਰ ਕੋ ਮਿਲ ਹੈ, ਕਿਉਂਕਿ ਰਸਤੇ ਵਿੱਚ ਇਹ ਘਾਟ ਪੱਤਣ ਹੈ ਬਿਆਸਾ ਨਦੀ ਤੇ, ਵੀ ਗੋਇੰਦਵਾਲ ਸਾਹਿਬ ਜਾ ਕੇ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਾਂਗੇ, ਦਰਸ਼ਨ ਕਰਾਂਗੇ। ਮਗ ਮਹਿ ਆਵਹਿ ਜਬ ਅਸਥਾਨ, ਦਿੱਲੀ ਤੋਂ ਲਾਹੌਰ ਵੱਲ ਨੂੰ ਜਾਂਦਿਆਂ ਜਾਂਦਿਆਂ ਜਦੋਂ ਇਹ ਗੋਇੰਦਵਾਲ ਸਾਹਿਬ ਵਾਲਾ ਅਸਥਾਨ ਆ ਜਾਏ, ਤਹਿ ਮੁਝਕੋ ਕਰ ਦੇਹ ਬਖਾਨ, ਇਹ ਵੀ ਮੇਰੇ ਮੁਨਸ਼ੀ ਉੱਥੇ ਜਾ ਕੇ ਤੂੰ ਮੈਨੂੰ ਕਹਿੰਦੇ ਦੱਸ ਦੇਣਾ ਵੀ ਇਹ ਗੋਇੰਦਵਾਲ ਸਾਹਿਬ ਆ ਗਿਆ, ਗੁਰੂ ਅਮਰਦਾਸ ਸਾਹਿਬ ਜੀ ਇੱਥੇ ਰਹਿੰਦੇ ਹੈ। ਇਮ ਕਹਿ ਅਕਬਰ ਰਹਿ ਦਿਨ ਕੋਏ, ਇਸ ਤਰ੍ਹਾਂ ਅਕਬਰ ਪਾਤਸ਼ਾਹ ਕਹਿ ਕੇ ਕੁਝ ਕੁ ਦਿਨ ਦਿੱਲੀ ਵਿੱਚ ਰਿਹਾ, ਲਵਪੁਰ ਦਿਸ਼ ਗਮਨਿਓ ਸੁਖ ਜੋਏ, ਸੁਖ ਤੱਕਦਾ ਹੋਇਆ ਦਿੱਲੀ ਤੋਂ ਲਾਹੌਰ ਵੱਲ ਨੂੰ ਚੱਲ ਪਿਆ, ਸਨੇ ਸਨੇ ਡੇਰੇ ਕਰ ਕੂਚ, ਹੌਲੀ ਹੌਲੀ ਆਪਣੇ ਡੇਰੇ ਨੂੰ ਨੰਬਰਵਾਰ ਕੂਚ ਕਰਦਾ ਚੱਲਦਾ ਚਲਾਉਂਦਾ ਹੋਇਆ, ਤੀਨ ਤੀਰ ਬਿਪਾਸਾ ਆਨ ਪਹੁੰਚ, ਬਿਆਸਾ ਨਦੀ ਦਾ ਕਿਨਾਰਾ ਇੱਥੇ ਆਈ ਪਹੁੰਚਾ ਹੈ, ਉਲੰਘ ਪਾਰ ਜਬ ਸਿਵਰ ਕਰਾਇਓ, ਜਦੋਂ ਬਿਆਸਾ ਨਦੀ ਤੋਂ ਪਾਰ ਲੰਘਣ ਵਾਸਤੇ ਇਸਨੇ ਕਿਨਾਰੇ ਤੇ ਡੇਰਾ ਜਾ ਕਰਵਾਇਆ, ਸਾਹ ਆਏ ਬੈਠਿਓ ਹੁਲਸਾਇਓ, ਅਕਬਰ ਪਾਤਸ਼ਾਹ ਆਪਣੇ ਤੰਬੂ ਵਿੱਚ ਖੁਸ਼ ਹੋ ਕੇ ਆ ਬੈਠਾ ਹੈ, ਨਵੀਂ ਸਿੰਧ ਸਭ ਕਥਾ ਸਿਮਰ ਕੈ। ਉਸ ਵੇਲੇ ਜਿਹੜਾ ਮੁਨਸ਼ੀ ਸੀ ਉਸਨੇ ਇਸ ਗੋਇੰਦਵਾਲ ਗੁਰੂ ਅਮਰਦਾਸ ਸਾਹਿਬ ਦੀ ਕਥਾ ਸਾਰੀ ਯਾਦ ਕਰਕੇ ਕਰੀ ਜਨਾਵਨ ਸਕਲ ਉਚਾਰ ਕੈ, ਸਾਰੇ ਕਹਿੰਦੇ ਉਚਾਰਨ ਕਰਕੇ ਪਾਤਸ਼ਾਹ ਨੂੰ ਜਣਾਉਣਾ ਕੀਤੀ, ਸਮਝਾਉਣਾ ਕੀਤੀ। ਸੁਨਤ ਸਾਹ ਹਰਖਿਓ ਔਰ ਮਾਹੀ, ਅਕਬਰ ਪਾਤਸ਼ਾਹ ਸੁਣ ਕੇ ਸਾਰੀ ਕਥਾ ਮਨ ਵਿੱਚ ਬਹੁਤ ਖੁਸ਼ ਹੋ ਗਿਆ। ਚਲਨ ਤਿਆਰ ਭਾ ਸਤਿਗੁਰ ਪਾਹੀ, ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ ਜਾਣ ਵਾਸਤੇ ਤਿਆਰ ਹੋ ਗਿਆ। ਲਈ ਉਪਾਇਨ ਹੀਰਾ ਮੋਤੀ, ਜਿਹੜੇ ਹੀਰੇ ਤੇ ਮੋਤੀ ਇਹਨਾਂ ਦੀ ਭੇਟਾ ਹੱਥਾਂ ਵਿੱਚ ਲੈ ਲਈ। ਵਸਤਰ ਵਿਭੂਖਣ ਜੋਤ ਉਦੋਤੀ, ਵਸਤਰ ਤੇ ਗਹਿਣੇ ਜਿਨ੍ਹਾਂ ਦੀ ਸ਼ੋਭਾ ਦੋਤ ਪ੍ਰਗਟ ਹੋ ਰਹੀ ਹੈ। ਨਿਜ ਡੇਰੇ ਤੇ ਪਾਇਨ ਚੱਲਿਓ, ਆ ਜਿੱਥੇ ਆਪਣਾ ਤੰਬੂ ਲਾਇਆ ਸੀ ਉੱਥੋਂ ਨੰਗੇ ਪੈਰੀ ਚੱਲਿਆ। ਸਤਿਗੁਰ ਕੀ ਮਹਿਮਾ ਮਨ ਮਿਲਿਓ, ਸਤਿਗੁਰੂ ਦੀ ਮਹਿਮਾ ਵਿੱਚ ਇਸ ਪਾਤਸ਼ਾਹ ਦਾ ਮਨ ਮਿਲਿਆ ਹੋਇਆ ਜੁੜਿਆ ਹੋਇਆ ਹੈ। ਸੰਗ ਪਠਾਨ ਮੁਗਲ ਸਮੁਦਾਇਆ, ਇਹ ਅਕਬਰ ਪਾਤਸ਼ਾਹ ਦੇ ਨਾਲ ਪਠਾਨ ਤੇ ਮੁਗਲ ਬਹੁਤ ਗਿਣਤੀ ਵਿੱਚ ਹਨ। ਵਸਤਰ ਵਿਭੂਖਣ ਬ੍ਰਿੰਦ ਸੁਹਾਇਆ, ਸਾਰਿਆਂ ਦੇ ਵਸਤਰ ਤੇ ਗਹਿਣੇ ਬੜੇ ਸੋਭਨੀਕ ਸਜ ਰਹੇ। ਗੋਇੰਦਵਾਲ ਬਰਿਓ ਜਬ ਆਏ, ਇਸ ਵੇਲੇ ਅਕਬਰ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਚ ਆਪ ਪ੍ਰਵੇਸ਼ ਹੋਇਆ। ਤਜੇ ਉਪਾਇਨ ਨੰਗੇ ਪਾਏ, ਉਸ ਵੇਲੇ ਕਹਿੰਦੇ ਜੋੜੇ ਲਾ ਦਿੱਤੇ ਸਭ ਨੇ ਤੇ ਨੰਗੇ ਪੈਰੀ ਚੱਲ ਪਏ। ਸਰਦਾ ਕੋ ਵਧਾਏ ਔਰ ਮਾਹੀ, ਆਪਣੇ ਹਿਰਦੇ ਵਿੱਚ ਪਾਤਸ਼ਾਹ ਨੇ ਬੜੀ ਸ਼ਰਧਾ ਵਧਾ ਕੇ, ਜਿਸ ਤੇ ਗੁਰਮੋਹ ਪਰ ਹਰ ਖਾਹੀ, ਸ਼ਰਧਾ ਨੂੰ ਭਾਵਨਾ ਨੂੰ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਮੇਰੇ ਉੱਪਰ ਪ੍ਰਸੰਨ ਹੋ ਜਾਣ। ਤਿਪਤ ਰਾਜ ਲੱਛਣ ਸਭ ਅੰਗ, ਰਾਜਿਆਂ ਮਹਾਰਾਜਿਆਂ ਵਾਲੇ ਕਹਿੰਦੇ ਜਿਹੜੇ ਚਿੰਨ੍ਹ ਹੈ ਉਹ ਸਾਰੇ ਅੰਗਾਂ ਤੇ ਪ੍ਰਗਟ ਹੋ ਰਹੇ, ਪ੍ਰਕਾਸ਼ ਰਹੇ। ਰਾਜ ਸਮਾਜ ਬਿਰਾਜਤ ਸੰਗ, ਰਾਜ ਭਾਗ ਵਾਲਾ ਸਾਰਾ ਸਾਜੋ ਸਮਾਨ ਨਾਲ ਸੋਭਦਾ ਹੈ। ਮੁਕਤਾ ਬਜਰ ਜਵਾਹਰ ਜਰੇ, ਮੋਤੀ ਹੀਰੇ ਜਵਾਹਰ ਆਦਿਕ ਜਪਤ ਕੀਤੇ ਹੋਏ। ਪਹਿਰੇ ਦਿਪਹਿ ਵਿਭੂਖਣ ਖਰੇ, ਚੰਗੇ ਜਿਹੜੇ ਗਹਿਣੇ ਹਨ ਉਹ ਪਹਿਨੇ ਹੋਏ, ਬੜੇ ਕਹਿੰਦੇ ਸਜ ਰਹੇ ਹਨ। ਸ੍ਰੀ ਮੁਖ ਜਬ ਹੈ ਸਾਹ ਨੇ ਜੋਵਾ, ਪ੍ਰਕਾਸ਼ ਰਹੇ ਜਦੋਂ ਸਵਾਏ ਮਾਨ ਮੁਖ, ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਪਾਤਸ਼ਾਹ ਨੇ ਵੇਖਿਆ ਹੈ। ਹੱਥ ਜੋੜ ਨਮਰੀ ਸਿਰ ਹੋਵਾ, ਉਸ ਵੇਲੇ ਅਕਬਰ ਪਾਤਸ਼ਾਹ ਹੱਥ ਜੋੜ ਕੇ ਨਿਮਰਤਾ ਨਿਮਰੀ ਸੀਸ ਵਾਲਾ ਨਿਮਰ ਸੀਸ ਕਰ ਲਿਆ ਇਸ ਨੇ। ਬਾਬਾ ਜੀ ਪਾਇਨ ਮੈਂ ਪਰਾ, ਹੱਥ ਜੋੜ ਕੇ ਇਸ ਤਰ੍ਹਾਂ ਨੀਵਾ ਸੀਸ ਕਰਕੇ ਕਿਹਾ, ਹੇ ਗੁਰੂ ਅਮਰਦਾਸ ਸਾਹਿਬ, ਬਾਬਾ ਜੀ ਮੈਂ ਤੁਹਾਡੇ ਚਰਨੀ ਪੈ ਰਿਹਾ ਹਾਂ। ਇਮ ਭਾਖਤ ਚਰਨਨ ਸਿਰ ਧਰਾ, ਅਕਬਰ ਪਾਤਸ਼ਾਹ ਨੇ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਚਰਨਾਂ ਤੇ ਸੀਸ ਰੱਖ ਦਿੱਤਾ। ਆਗਿਆ ਕਰ ਬੈਠਾਵਨ ਕੀਨਸ, ਗੁਰੂ ਅਮਰਦਾਸ ਸਾਹਿਬ ਨੇ ਆਗਿਆ ਕਰਕੇ ਆਪਣੇ ਨੇੜੇ ਦੇ ਕਰਕੇ ਨੂੰ ਬਿਠਾ ਲਿਆ। ਸਾਹ ਸਾਹ ਕਹਿਓ ਬਚ ਸ਼ਰਧਾ ਭੀਨਸ, ਅਕਬਰ ਪਾਤਸ਼ਾਹ ਨੇ ਸ਼ਰਧਾ ਵਿੱਚ ਭਿਜਿਆ ਹੋਇਆ ਬਚਨ ਕਿਹਾ, ਤੁਮਰੇ ਸਾਹਮਣੇ ਦੂਸਰ ਕੋਈ, ਹੇ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਬਰਾਬਰ ਦਾ ਹੋਰ ਕੋਈ ਫਕੀਰ ਫਕੀਰ ਹੈ ਨੀ ਅੱਜ ਦੇ ਸਮੇਂ, ਜਿਮ ਖੁਦਾਏ ਸਮ ਅਪਰ ਨਾ ਹੋਈ, ਇਸ ਤਰ੍ਹਾਂ ਹਮਾਰਾ ਖੁਦਾ ਦੇ ਸਮਾਨ ਕੋਈ ਹੋਰ ਨੀ ਨਾ ਹੋ ਸਕਦਾ, ਇਸ ਤਰ੍ਹਾਂ ਤੁਹਾਡੇ ਸਮਾਨ ਕੋਈ ਫਕੀਰ ਫਕੀਰ ਨੀ ਹੋ ਸਕਦਾ। ਸਤ ਹੋਤ ਹੈ ਵਾਕ ਤੁਮਾਰਾ, ਫਕੀਰ ਫਕੀਰ ਬਖੇਰਾ ਬਕਵਾਸ ਕਰਦੇ ਸੀ ਵੀ ਜਾਂਦਿਆਂ ਸਾਰ ਮਤ ਫਤਿਹ ਮੋਰਚਾ ਹੋ ਜੂ, ਕਮਾਨ ਚੜ ਗਈ ਤਾਂ ਰਹਿਣਾ ਹੀ ਨੀ, ਕਿਹੜਾ ਟੁੱਟ ਜਾਣਾ ਹੈ, ਕਹਿੰਦੇ ਤੁਹਾਡਾ ਵਚਨ ਪੂਰਾ ਹੋਇਆ ਇਸ ਕਰਕੇ ਕੋਈ ਹੋਰ ਨੀ ਕਿਸੇ ਦਾ ਹੋ ਸਕੇ। ਸੁਣੀ ਤਾਰੀਫ ਕਹਿਤ ਜਗ ਸਾਰਾ, ਸਾਰਾ ਸੰਸਾਰ ਹੀ ਤੁਹਾਡੀ ਉਸਤੀ ਕਰ ਰਿਹਾ ਤੇ ਮੈਂ ਕਹਿੰਦਿਆਂ ਸੁਣਿਆ ਸਭ ਥਾਵਾਂ। ਸ੍ਰੀ ਨਾਨਕ ਕੀ ਕੀਰਤ ਸਾਰੇ, ਹੇ ਗੁਰੂ ਅਮਰਦਾਸ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਸਾਰਿਆਂ ਥਾਵਾਂ ਵਿੱਚ ਬੜੀ ਕੀਰਤੀ ਉਸਤੀ ਹੈ। ਹਿੰਦੂ ਤੁਰਕ ਸਮਾਨ ਉਚਾਰੇ, ਭਾਵੇਂ ਕਹਿੰਦੇ ਹਿੰਦੂ ਹੈ ਭਾਵੇਂ ਮੁਸਲਮਾਨ ਇੱਕ ਸਮਾਨ ਹੀ ਵਿਚਾਰ ਰਿਹਾ ਹੈ। ਕਹੇ ਤੁਰਕ ਹਮ ਪੀਰ ਮਹਾਨ, ਜਿਹੜੇ ਕੋਈ ਮੁਸਲਮਾਨ ਸ਼ਰਧਾ ਨਾਲ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤਾਂ ਸਾਡੇ ਸਭ ਤੋਂ ਵੱਡੇ ਪੀਰ ਹੈ, ਹਿੰਦੂ ਸਭਨ ਗੁਰੂ ਕਰ ਮਾਨ, ਹਿੰਦੂ ਲੋਕ ਹੈ ਉਹਨਾਂ ਦੇ ਸਾਰਿਆਂ ਵੱਡਿਆਂ ਵੱਡਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਰਕੇ ਸਮਝਿਆ ਮੰਨਿਆ, ਜਿਨਕੀ ਅਜਮਤ ਜਗਤ ਮਝਾਰੇ। ਇਸ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਰਾਮਾਤ ਸ਼ਕਤੀ ਸੰਸਾਰ ਦੇ ਵਿੱਚ ਪ੍ਰਸਿੱਧ ਹੈ। ਅਬਲੋ ਥਾਨ ਅਨੇਕ ਨਿਹਾਰੇ, ਅਨੇਕਾਂ ਥਾਵਾਂ ਵਿੱਚ ਕਹਿੰਦੇ ਉਹ ਜਿਹੜੀ ਇੱਕ ਸ਼ਕਤੀ ਹੈ ਗੁਰੂ ਨਾਨਕ ਦੀ ਦੇਖੀ ਜਾਂਦੀ ਹੈ। ਸੋਈ ਰੂਪ ਆਪ ਤੁਮ ਪਏ, ਉਹ ਗੁਰੂ ਨਾਨਕ ਦਾ ਸਰੂਪ ਹੈ ਗੁਰੂ ਅਮਰਦਾਸ ਜੀ ਅੱਜ ਤੁਸੀਂ ਹੋ ਰਹੇ। ਅੱਜ ਸਭਨ ਤੇ ਅਜਮਤ ਥੇ, ਹਾਂ ਤੁਸੀਂ ਵੀ ਮਾਰਾ ਪੀਰਾਂ ਫਕੀਰਾਂ ਨਾਲ ਵੱਡੀ ਸ਼ਕਤੀ ਵਾਲੇ ਹੋ ਰਹੇ ਹੋ। ਵੱਡੋ ਲਾਭ ਮੁਝ ਦਰਸ ਤੁਮਾਰਾ, ਤੁਹਾਡੇ ਦਰਸ਼ਨ ਕਰਕੇ ਮੈਨੂੰ ਤਾਂ ਬਹੁਤ ਵੱਡਾ ਲਾਭ ਹੋ ਗਿਆ ਹੈ। ਕਾਰਜ ਮੇਰੋ ਸਗਲ ਸੁਧਾਰਾ, ਇਹ ਤਾਂ ਮਾਰਾ ਬਾਗ ਕਰਕੇ ਮੇਰਾ ਸਾਰਾ ਹੀ ਕੰਮ ਸਵਾਰ ਦਿੱਤਾ। ਕਰਿਓ ਉਪਾਇਨ ਅੰਗੀਕਾਰ, ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਮੈਂ ਕੁਝ ਭੇਟਾ ਦੇਣਾ ਚਾਹੁੰਦਾ, ਆਪ ਕੋ ਗ੍ਰਹਿਣ ਕਰ ਲੋ ਜੀ। ਗੁਰ ਘਰ ਕੋ ਮੁਝ ਦਾਸ ਨਿਹਾਰ, ਮੈਨੂੰ ਮਾਰਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਾਸ ਵੇਖੋ ਜੀ, ਜਾਣੋ ਜੀ। ਬ੍ਰਿੰਦ ਗ੍ਰਾਮ ਲਿਹੋ ਜਹਾਂ ਬਤਾਵੋ, ਇੱਥੇ ਵੀ ਮਾਰਾ ਆਪ ਕਹੋਗੇ ਉੱਥੇ ਬਹੁਤੇ ਪਿੰਡ ਮਾਰਾ ਭੇਟਾ ਵਜੋਂ ਲੈ ਲੋ ਜੀ। ਨਾਮ ਤਹਾਂ ਕੋ ਪਟਾ ਲਿਖਾਵੋ, ਉਹਨਾਂ ਪਿੰਡਾਂ ਦਾ ਮਾਰਾ ਜਿਹੜਾ ਨਾਮ ਦਾ ਪਟਾ ਵੀ ਲਿਖਾ ਲਵੋ। ਮੁਝ ਲਗ ਕਾਜ ਪਰ ਹੈ ਜੋ ਆਈ, ਬਾਕੀ ਮਾਰਾ ਮੇਰੇ ਤੱਕ ਜੋ ਕੋਈ ਗੁਰੂ ਘਰ ਵੱਲੋਂ ਕੋਈ ਆ ਕੇ ਕੰਮ ਕਰੇ ਮੇਰੇ ਕਰਨ ਜੋ ਹੋਵੇ। ਮਨ ਜੋ ਪਠੋ ਸੁਧ ਦੇਉ ਸੁਣਾਈ, ਉਹ ਮਾਰਾ ਆਪਣਾ ਸੇਵਕ ਹੀ ਭੇਜ ਦੇਣਾ ਤੇ ਉਹ ਮਾਰਾ ਤੁਸੀਂ ਗੁਰੂ ਘਰ ਦਾ ਜਿਹੜਾ ਕੋਈ ਕਾਰਜ ਮੇਰੇ ਕਰਨ ਯੋਗ ਕਰਵਾ ਲਿਆ ਕਰੋ। ਗੁਰ ਗਿਆਨੀ ਦਵਿੰਦਰ ਸਿੰਘ ਜੀ ਨੇ ਗੁਰਜੋਤ ਦਿਵਾਕਰ ਇੱਕ ਦਸਾਂ ਸਤਿਗੁਰਾਂ ਦਾ ਇਤਿਹਾਸ ਲਿਖਿਆ ਹੈ, ਉਹਦੇ ਵਿੱਚ ਥੋੜ੍ਹਾ ਜਿਹੜਾ ਜਿਹਾ ਪ੍ਰਸੰਗ ਹੈ ਗੁਰਜੋਤ ਦਿਵਾਕਰ ਵੀ ਵੱਖਰੇ ਨਾਲ ਥੋੜ੍ਹਾ ਜਿਹਾ ਖੋਲ੍ਹ ਕੇ ਆਇਆ ਵੀ ਜਦੋਂ ਇਹਨੇ ਕਿਹਾ ਵੀ ਮਹਾਰਾਜ ਵੀ ਜਿਹੜਾ ਵੀ ਕੋਈ ਕਾਰਜ ਹੈ ਮੇਰੇ ਕਰਨ ਜੋ ਕਰਵਾ ਲਿਆ ਕਰੋ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਵਾਕ ਕੀਤੇ ਸੀ ਵੀ ਤੇਰੇ ਕਰਨ ਯੋਗ ਤਾਂ ਫਿਰ ਇਹ ਕੰਮ ਹੈ, ਕਹਿੰਦਾ ਮਾਰਾ ਹੁਕਮ ਕਰੋ ਕਰੂੰਗਾ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਇੱਕ ਤਾਂ ਆ ਜਿਹੜੀ ਸਤੀ ਪ੍ਰਥਾ ਹੈ, ਆ ਜਿਹੜੇ ਹਿੰਦੂ ਲੋਕ ਹੈ ਜਦੋਂ ਕੋਈ ਮਰਮੁਰ ਜਾਂਦਾ ਹੈ ਨਾ ਮਨੁੱਖ ਹਿੰਦੂ ਬਾਣੀ ਆ ਉਹਦੇ ਘਰ ਵਾਲੀ ਨੇ ਮੱਲੋ ਮੱਲੀ ਚੱਕ ਕੇ ਚਿਖਾ ਵੀ ਸਤੀ ਕਰਦੇ ਸਾੜਦੇ ਹੈ, ਉਹ ਇਹ ਕਹਿੰਦੇ ਕਾਨੂੰਨ ਲਾਗੂ ਕਰਦੇ ਵੀ ਕੋਈ ਜ਼ਬਰਦਸਤੀ ਇਸਤਰੀ ਨੂੰ ਨਹੀਂ ਸਤੀ ਕਰੇਗਾ ਸਾੜੇਗਾ ਨਹੀਂ। ਕਹਿੰਦਾ ਮਹਾਰਾਜ ਸਤਿ ਵਚਨ, ਅੱਜ ਤੋਂ ਬਾਅਦ ਮੈਂ ਸਖ਼ਤ ਕਾਨੂੰਨ ਲਾਗੂ ਕਰ ਦੂੰਗਾ, ਕੋਈ ਹਿੰਦੂ ਜ਼ਬਰਦਸਤੀ ਉਹ ਘਰ ਵਾਲੇ ਦੇ ਮਰਨ ਤੋਂ ਬਾਅਦ ਉਹਨੂੰ ਚਿਖਾ ਵੀ ਸੁੱਟ ਕੇ ਨਹੀਂ ਸਤੀ ਕਰੂਗਾ ਸਾੜੂਗਾ। ਫਿਰ ਉਸ ਤੋਂ ਬਾਅਦ ਦੂਜਾ ਇਹ ਹੁਕਮ ਕੀਤਾ ਵੀ ਤੂੰ ਕਿਸੇ ਹਿੰਦੂਆਂ ਦਾ ਕਿ ਸੋਹਣੀ ਕੋਈ ਲੜਕੀ ਦੇ ਕੇ ਉਹਦੇ ਡੋਲੇ ਡੂਲੇ ਲੈ ਲੈਂਦਾ, ਜ਼ਬਰਦਸਤੀ ਕਰਦਾ ਜਿਹਦੇ ਚੱਕਰ ਆ ਲੜਕੀ ਪਿੱਛੇ ਵੀ ਤੈਨੂੰ ਆ ਕੁਛ ਕਰਨਾ ਪਿਆ, ਕਿੰਨਾ ਨੁਕਸਾਨ ਤੇਰਾ ਹੋਵੇ, ਇਹ ਤੈਨੇ ਨਹੀਂ ਕਰਨਾ ਹੈ, ਜ਼ਬਰਦਸਤੀ ਨਹੀਂ ਕਰਨੀ। ਕਹਿੰਦਾ ਜੇ ਸੱਤ ਵਚਨ ਜੋ ਕੁਛ ਹੋ ਗਿਆ ਉਹਦਾ ਫਲ ਵੀ ਮੈਨੂੰ ਨਿਕਲੀ ਲੱਗਿਆ ਹੈ, ਖਜ਼ਾਨਾ ਵੀ ਖਾਲੀ ਹੋ ਗਿਆ, ਫੌਜ ਵੀ ਮਰ ਗਈ, ਜਿਸ ਲੜਕੀ ਪਿੱਛੇ ਮੈਂ ਕਰਿਆ ਸੀ ਉਹ ਮੇਰੇ ਹੱਥ ਨਹੀਂ ਆਈ ਕਿਉਂਕਿ ਉਹ ਕਟਾਰ ਮਾਰ ਕੇ ਖਤਮ ਹੋ ਗਈ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜ਼ਬਰਦਸਤੀ ਤੋਂ ਡੋਲਾ ਨਹੀਂ ਕਿਸੇ ਦਾ ਲੈਣਾ। ਉਸ ਤੋਂ ਬਾਅਦ ਫਿਰ ਤੀਜਾ ਵਚਨ ਆਪ ਜੀ ਨੇ ਕਿਹਾ ਵੀ ਹੁਣ ਕਾਲ ਪਿਆ, ਸੋਕਾ ਪਿਆ, ਬਾਰਿਸ਼ ਨਹੀਂ ਪੈ ਰਹੀ ਹੈ, ਖੇਤੀ ਨਹੀਂ ਹੋਈ, ਅਨਾਜ ਨਹੀਂ ਹੋਇਆ ਹੈ, ਜਿੰਨੇ ਲੋਕ ਸਾਰਿਆਂ ਦਾ ਤੂੰ ਮਾਫ ਕਰ ਦੇ, ਕਿਸੇ ਤੋਂ ਨਹੀਂ ਲੈਣਾ ਹੈ, ਆਪਣੇ ਕੋਲ ਜਿੰਨੀ ਤਿੱਥੋਂ ਵੱਧ ਤੋਂ ਵੱਧ ਮਦਦ ਇਹ ਲੋਕਾਂ ਦੀ ਹੋ ਸਕਦੀ ਕਰ। ਇਹਨੇ ਹੱਥ ਜੋੜ ਕੇ ਵੀ ਖਰੇ ਮੱਥੇ ਮੰਨਿਆ, ਕਹਿੰਦਾ ਮਹਾਰਾਜ ਬਿਲਕੁਲ ਨਹੀਂ, ਕਿਸੇ ਤੋਂ ਧੇਲਾ ਨਹੀਂ ਮੰਗੂਗਾ ਕੋਈ। ਉਸ ਤੋਂ ਬਾਅਦ ਫਿਰ ਜਿਹੜੇ ਕੋਈ ਤੀਰਥਾਂ ਦੇ ਉਹ ਲਾਏ ਹੋਏ ਸੀ ਇਹਨਾਂ ਦੇ ਟੈਕਸ ਟੂਕਸ 'ਤੇ, ਉਹ ਮਾਰਨ ਕੇ ਵੀ ਇਹਨਾਂ ਨੂੰ ਇਹ ਥੋੜ੍ਹਾ ਬਹੁਤਾ ਰਾਹਤ ਹੋਣੀ ਚਾਹੀਦੀ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਛੁੱਟ ਦਵਾਈ ਸੀ, ਪਹਿਲਾ ਹਾ ਮਿਲੇ ਦਿਹਾੜੀ ਬਚਨੇ ਪਰਮੇਸ਼ਰ ਨੂੰ ਕਿਹਾ ਸੀ ਇਹਨਾਂ 'ਤੇ ਮਾਰਾ ਇਹ ਟੈਕਸ ਲੱਗੇ, ਇਹਨਾਂ ਨੂੰ ਕੋਈ ਘੋੜੇ 'ਤੇ ਨਹੀਂ ਚੜ੍ਹਨ ਦਿੰਦਾ, ਇਹਨਾਂ ਨੂੰ ਪੱਗ ਨਹੀਂ ਬੰਨ੍ਹਣ ਦਿੰਦਾ, ਥੋੜ੍ਹਾ ਬਹੁਤ ਇਹਨਾਂ ਨੂੰ ਰਾਸ਼ਤ ਮਿਲੇ। ਇਹ ਹਰ ਥਾਂ ਮਾਰਾ ਇਹ ਬੋਲੀ ਤੁਹਾਡੀ ਹੋਰ ਹੀ ਹੋ ਗਈ ਹੈ, ਬਾਂਗਾ ਲਾਹੂ ਅਕਬਰੀ ਪਈ ਹੁੰਦੀ ਹੈ। ਫਿਰ ਅਕਬਰ ਪਾਤਸ਼ਾਹ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਇਹ ਜਿਹੜੇ ਵੀ ਇਹਨਾਂ ਦੇ ਧਰਮ ਅਸਥਾਨ ਆ ਉੱਥੇ ਇਹਨਾਂ ਨੂੰ ਜਾਣ ਸਮੇਂ ਯਾਤਰਾ ਕਰਨ ਸਮੇਂ ਕੋਈ ਕਰ ਟੈਕਸ ਨਹੀਂ ਦੇਣਾ, ਜਜ਼ੀਆ ਨਹੀਂ ਲੱਗਣਾ ਚਾਹੀਦਾ ਹੈ। ਫਿਰ ਇਸਨੇ ਇਹ ਵੀ ਖਿੜੇ ਮੱਥੇ ਪ੍ਰਵਾਨ ਕਰ ਲਿਆ, ਕਹਿੰਦੇ ਮਹਾਰਾਜ ਕਿੱਧਰ ਮਰਜ਼ੀ ਕੋਈ ਆਏ, ਜੇ ਮਹਾਰਾਜ ਆਪ ਕਿਰਪਾ ਕਰੋ ਜੋ ਇਹਨਾਂ ਦੇ ਅਸਥਾਨਾਂ 'ਤੇ ਕੋਈ ਭ੍ਰਿਸ਼ਟਾਚਾਰ ਜਾਂ ਫੈਲਿਆ ਤੁਸੀਂ ਜਾ ਕੇ ਸੁਧਾਰ ਕਰੋ, ਜੋ ਤੁਹਾਡੇ ਨਾਲ ਕੋਈ ਜਾਏਗਾ ਤੁਹਾਡਾ ਨਾਂ ਲਏਗਾ, ਕਿਸੇ 'ਤੇ ਕੋਈ ਜਜ਼ੀਆ ਨਹੀਂ ਕੋਈ ਟੈਕਸ ਨਹੀਂ ਲੱਗੇਗਾ, ਤੁਸੀਂ ਮਹਾਰਾਜ ਬੇਨਤੀ ਜ਼ਰੂਰ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਇਹਨਾਂ ਅਸਥਾਨਾਂ ਦੀ ਜਿਹੜੀ ਬੇਅਦਬੀ ਹੋ ਰਹੀ ਭ੍ਰਿਸ਼ਟਾਚਾਰ ਫੈਲਿਆ ਉਹਨੂੰ ਖਤਮ ਕਰਕੇ ਇਹਦਾ ਸੁਧਾਰ ਕਰੋ ਜੀ। ਇਸ ਬੇਨਤੀ ਨੂੰ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਮੰਨ ਲਿਆ ਸੀ। ਆਪ ਜੀ ਗਏ ਤੀਰਥ ਉਦਨ ਸਤਿਗੁਰੂ ਕੀ ਹੈ ਸਭ ਲੋਕ ਉਧਰਨ ਹਰਥਾ, ਲੋਕਾਂ ਦੇ ਉਧਾਰ ਵਾਸਤੇ। ਇਸ ਤਰ੍ਹਾਂ ਇਹ ਜਾਣੀ ਉਹ ਗੁਰਛੰਦ ਦੇ ਦਸ ਗੁਰਜੋਤ ਦੇ ਬਾਕਰ ਦਵਿੰਦਰ ਸਿੰਘ ਜੀ ਨੇ ਜੋ ਲਿਖਿਆ ਉਹਦੇ ਵਿੱਚ ਇਹ ਥੋੜ੍ਹਾ ਜਿਹਾ ਪ੍ਰਸੰਗ ਖੋਲ੍ਹ ਕੇ ਆਉਂਦਾ ਹੈ। ਇੱਥੇ ਨਾਲ ਲੈਣਾ ਹੈ, ਸੁਣ ਕੇ ਸ੍ਰੀ ਗੁਰ ਅਮਰ ਬਖਾਨਾ। ਹੁਣ ਕੇ ਪਾਤਸ਼ਾਹ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਧਰੀ ਉਪਾਇਨ ਜੋ ਤੁਮ ਨਾਨਾ। ਇਹ ਅਕਬਰ ਪਾਤਸ਼ਾਹ ਜੋ ਤਰ੍ਹਾਂ ਤਰ੍ਹਾਂ ਦੀ ਤੂੰ ਇਹ ਸਾਡੇ ਅੱਗੇ ਭੇਟਾ ਰੱਖੀ ਹੈ, ਗ੍ਰਾਮ ਆਦਿ ਇਹੋ ਤੁਮ ਕੋ ਬਣੈ, ਜਿਵੇਂ ਪਿੰਡ ਆਦਿ ਕਹਿ, ਕਹਿੰਦੇ ਇਹ ਤਾਂ ਤੈਨੂੰ ਹੀ ਬਣਦੇ ਤੈਨੂੰ ਹੀ ਸੋਭਦੇ ਹੈ, ਸਭ ਹਰਖ ਸ਼ੋਕ ਕੇ ਸਨ ਜਿਹੜੀਆਂ ਪਦਾਰਥ ਹੈ ਪਿੰਡ ਪੁੰਡ ਜੇ ਹੈ ਜਿਵੇਂ ਜਾਇਦਾਦ ਹੈ ਤਾਂ ਖੁਸ਼ੀ ਖਮੀ ਦੇ ਸਮੇਤ ਹੈ, ਜਦੋਂ ਮਾਇਆ ਆਉਂਦੀ ਉਦੋਂ ਮਨੁੱਖ ਖੁਸ਼ ਹੁੰਦਾ, ਜਦੋਂ ਲੜਾਈ ਝਗੜੇ ਪੈਂਦੇ ਆ ਫਿਰ ਕਹਿੰਦਾ ਵੀ ਕਿੱਥੇ ਚੱਕਰ ਪੈ ਪਾ ਲਿਆ ਹੈ, ਹੁਣ ਵੀ ਠੀਕ ਸੀ ਇਹ ਖੁਸ਼ੀ ਖਮੀ ਦੇ ਸਮੇਤ ਹਨ, ਹਮ ਸਾਧੂ ਬਿਰਤੀ ਕਰਨ ਸਮਾਨ। ਅਸੀਂ ਤਾਂ ਸਾਧੂ ਲੋਕ ਹੈ, ਸਾਨੂੰ ਤਾਂ ਕਹਿੰਦੇ ਜਿਹੜੀ ਬਿਰਤੀ ਨੂੰ ਇੱਕ ਸਮਾਨ ਰੱਖਣਾ ਹੀ ਠੀਕ ਹੈ, ਕੌਣ ਸੰਭਾਰੈ ਕਾਜ ਮਹਾਨ। ਇਹ 84 ਪਿੰਡ ਦਾ ਪਟਾ ਜਾ ਲਿਖਾ ਦਿੱਤਾ, ਹੋਰ ਭੇਟਾਂ ਪੂਟਾਂ ਜੀਆਂ ਬਹੁਤੀਆਂ, ਦੇਖਾ ਕਿਹੜਾ ਇਹਨੂੰ ਸੰਭਾਲੇਗਾ, ਤਾਂ ਕੰਮ ਹੀ ਬੜਾ ਤਕੜਾ ਹੈ, ਜਿੱਤੋ ਆਹਾਰ ਇੱਕ ਦਿਨ ਹੋਏ। ਸਾਡਾ ਤਾਂ ਵੀ ਨਿਜਮ ਐਸਾ ਕੀਤਾ ਪਾਤਸ਼ਾਹ ਜਿਹੜਾ ਇੱਕ ਦਿਨ ਦਾ ਗੁਰੂ ਕੇ ਲੰਗਰ ਵਿੱਚ ਭੋਜਨ ਤਿਆਰ ਹੋ ਜਾਂਦਾ ਹੈ, ਧਰ ਹੈ ਆਨ ਪੂਜਾ ਜੇ ਕੋਈ, ਸਾਡੇ ਅੱਗੇ ਕੋਈ ਆ ਕੇ ਪੂਜਾ ਰੱਖੇ ਭੇਟਾ ਰੱਖੇ, ਤਿਤੋ ਲੇਤ ਨਹਿ ਵਾਦੋ ਲੇਹੇ। ਜਿੰਨਾ ਗੁਰੂ ਕੇ ਲੰਗਰ ਵਿੱਚ ਲੱਗ ਜਾਣਾ ਉਹਨਾਂ ਕ ਲੈਣੇ, ਵਾਧੂ ਨਹੀਂ ਅਸੀਂ ਲੈਂਦੇ ਹਾਂ, ਸੰਗਤ ਭੋਜਨ ਸਰਬ ਅਚੇਹੇ। ਹਾਂ, ਜਿੰਨੀਆਂ ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਗੁਰੂ ਕੇ ਲੰਗਰ ਵਿੱਚ ਭੋਜਨ ਛਕਾ ਲੈਂਦੀਆਂ, ਸੁਨਪੁਰ ਸਾਹ ਅਪਰ ਨਰ ਸਾਰੇ। ਸੁਣ ਕੇ ਅਕਬਰ ਪਾਤਸ਼ਾਹ ਨੇ ਤੇ ਹੋਰ ਜਿਹੜੇ ਕੋਈ ਨਾਲ ਬੈਠੇ ਸੀ ਸਾਰੇ ਪੁਰਸ਼ ਹੱਥ ਬੰਦ ਕਰ ਬਿਨੈ ਉਚਾਰੇ, ਹੱਸ ਜੋੜ ਕੇ ਸਾਹਮਣੇ ਬੇਨਤੀ ਨਾਲ ਬਚਨ ਕਹੇ, ਤੁਮਕੋ ਨਹਿ ਪਰਵਾਹ ਕਿਸੂ ਕੀ। ਇਹ ਗੁਰੂ ਅਮਰਦਾਸ ਸਾਹਿਬ ਜੀ ਤੁਹਾਨੂੰ ਤਾਂ ਕਿਸੇ ਪਰਵਾਹ ਪਦਾਰਥ ਦੀ ਪਰਵਾਹ ਹੈ ਨਹੀਂ ਹੈ, ਪਰਹੋ ਕਾਮ ਮਤ ਦਾਸ ਜਿਸੂ ਕੀ। ਜੀ ਮਹਾਰਾਜ ਜਿਹੜੀ ਅਕਲ ਬੁੱਧੀ ਦਾਸਾ ਭਾਵ ਵਾਲੀ ਉਹਦੇ ਤੁਸੀਂ ਕਾਮਨਾ ਪੂਰੀਆਂ ਕਰਦੇ ਹੋ, ਸਭ ਜਗ ਜਾਚਕ ਤੁਮ ਇੱਕ ਦਾਤਾ। ਗੁਰੂ ਅਮਰਦਾਸ ਸਾਹਿਬ ਜੀ ਸਾਰਾ ਸੰਸਾਰ ਮੰਗਤਾ ਹੈ, ਤੁਸੀਂ ਇੱਕੋ ਦੇਣ ਵਾਲੇ ਦਾਤਾ ਹੋ, ਕਰੇ ਬਾਕ ਹੋਏ ਸੋ ਬਖਿਆਤਾ। ਹੇ ਗੁਰੂ ਅਮਰਦਾਸ ਸਾਹਿਬ ਜੋ ਤੁਸੀਂ ਬਚਨ ਕਰਦੇ ਹੋ ਉਹੀ ਪ੍ਰਗਟ ਪੂਰਾ ਹੋ ਜਾਂਦਾ, ਉਵੇਂ ਹੀ ਹੋ ਜਾਂਦਾ। ਤਉ ਯੋਗਤਾ ਐਸੀ ਕਹਿ ਹੈ। ਆਵੇ ਮਹਾਰਾਜ, ਇਸ ਤਰ੍ਹਾਂ ਦੀ ਲਾਇਕੀ ਵਾਲੀ ਯੋਗਤਾ ਵਾਲੀ ਗੱਲ ਕਹੀ ਜਾਂਦੀ ਹੈ। ਅੰਗੀਕਾਰ ਕਰੋ ਸਭ ਕਹੈ। ਅਸੀਂ ਮਹਾਰਾਜ ਸਾਰੇ ਕਹਿ ਰਹੇ ਹਾਂ ਵੀ ਜੋ ਪਾਤਸ਼ਾਹ ਕੋਈ 84 ਪਿੰਡ ਦਾ ਪਟਾ ਲਿਖਾ ਰਿਹਾ, ਹੋਰ ਮਾਇਆ ਭੇਟਾ ਦੇ ਰਹੇ, ਗ੍ਰਹਿਣ ਕਰ ਲਓ ਜੀ। ਜਾਂ ਤੇ ਹੋਏ ਸਾਹੁ ਸਨਮਾਨੋ। ਜਿਸ ਕਰਕੇ ਮਹਾਰਾਜ ਜਿਹੜਾ ਅਕਬਰ ਪਾਤਸ਼ਾਹ ਉਹਦਾ ਮਹਾਰਾਜ ਸਨਮਾਨ ਹੋ ਜਾਵੇਗਾ। ਧਰ ਸ਼ਰਧਾ ਹਰ ਖਾਏ ਮਹਾਨੂ। ਸ਼ਰਧਾ ਧਾਰਨ ਕਰੇਗਾ, ਬਹੁਤਾ ਪ੍ਰਸੰਨ ਹੋਵੇਗਾ ਮਨ ਵਿੱਚ। ਜੋ ਨਹ ਲੈ ਹੋਏ ਮਨ ਭੰਗ। ਜੇ ਕਰਕੇ ਮਹਾਰਾਜ 84 ਪਿੰਡਾਂ ਦਾ ਪਟਾ ਨਹੀਂ ਲਵੋਗੇ, ਮੇਰੀ ਭੇਟਾ ਕਬੂਲ ਨਹੀਂ, ਤਾਂ ਮਨ ਜਾ ਮਹਾਰਾ ਉਦਾਸ ਹੋ ਜਾਏਗਾ। ਸਭ ਰਿਦ ਕੀ ਜਾਣਹੁ ਸਭ ਸੰਗ। ਕਿਉਂਕਿ ਸਾਰਿਆਂ ਦੇ ਰਿਦਿਆਂ ਤੁਸੀਂ ਜਾਣਦੇ ਹੋ, ਸਾਰਿਆਂ ਦੇ ਅੰਗ ਸੰਗ ਹੋ। ਸਤ ਸੰਗਤ ਵਰਤਹਿ ਜੋ ਆਵੇ। ਹਾਂ, ਸਤਸੰਗਤ ਜਿਹੜੀਆਂ ਕੋਈ ਆ ਜਾਂਦਾ ਉਹ ਵਰਤ ਲੈਂਦੀਆਂ ਹਨ, ਤੇ ਇਹ ਵੀ ਸੰਗਤਾਂ ਵਰਤ ਲੈਣਗੀਆਂ ਜੋ ਇਹ ਪਾਤਸ਼ਾਹ ਦੇ ਇਲਾਕੇ ਦਿੱਤੇ ਵਿੱਚੋਂ ਆ ਜਾਏਗਾ। ਤੁਮਰੋ ਇਹ ਉਪਕਾਰ ਰਹਾਵੇ। ਗੁਰੂ ਕੇ ਲੰਗਰ ਤਾਂ ਮਹਾਰਾਜ ਚੱਲਦੇ ਰਹਿਣੇ ਹੈ, ਇਸ ਤਰ੍ਹਾਂ ਇਹ ਤੁਹਾਡਾ ਪਰਉਪਕਾਰ ਕਾਇਮ ਰਹੇਗਾ। ਆਪ ਕਰੋ ਫੁਰਮਾਵਨ ਕਹਾ। ਹਾਂਜੀ, ਆਪ ਕਰੋ ਫੁਰਮਾਵਨ ਤਹਾ। ਆਪ ਉੱਥੇ ਮਹਾਰਾਜ ਕੋਈ ਫੁਰਮਾਓ ਆਗਿਆ ਕਰੋ। ਲੇਨ ਗ੍ਰਾਮ ਕੋ ਉਚਤਾ ਜਹਾਂ। ਜਿੱਥੇ ਵੀ ਇਹ ਪਿੰਡ ਲੈਣੇ ਯੋਗ ਹਨ। ਦਰਸ਼ਨ ਪਰਸੇ ਇਹੋ ਫਲ ਹੋਏ। ਇਹ ਅਕਬਰ ਪਾਤਸ਼ਾਹ ਦੇ ਮਹਾਰਾਜ ਤੁਹਾਡੇ ਦਰਸ਼ਨ ਕੀਤੀਆਂ ਚਰਨ ਪਰਸਿਆਂ ਇਹਨੂੰ ਫਲ ਹੋਵੇਗਾ। ਪਾਏ ਆਨੰਦ ਜਾਏ ਸਭ ਕੋਏ। ਕਿਉਂਕਿ ਸਭ ਕੋਈ ਆਨੰਦ ਪਾ ਕੇ ਜਾਂਦਾ, ਇਹ ਪਾਤਸ਼ਾਹ ਵੀ ਆਨੰਦ ਖੁਸ਼ੀ ਪਾ ਕੇ ਜਾਵੇ। ਰਾਵਰ ਸੋ ਮਿਲ ਹਰਖਹਿ ਸ਼ਾਹੂ। ਅਕਬਰ ਪਾਤਸ਼ਾਹ ਤੁਹਾਡੇ ਨਾਲ ਮਿਲ ਕੇ ਖੁਸ਼ ਹੋਵੇਗਾ। ਹਰਖ ਸਭਨ ਕਹਿ ਹੋਏ ਮਨ ਮਾਹੂ। ਅਸੀਂ ਜਿਹੜੇ ਬੇਨਤੀ ਕਰ ਰਹੇ ਹਾਂ, ਸਾਡੇ ਮਨਾਂ ਵਿੱਚ ਵੀ ਬੜੀ ਪ੍ਰਸੰਨਤਾ ਹੋਵੇ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਬਚਨ ਨੂੰ ਮੰਨ ਲਿਆ, ਪ੍ਰਵਾਨ ਕਰ ਲਿਆ। ਬਹੁਤੋ ਬੋਲਣ ਆਪ ਅਗਾਰੀ। ਇਹ ਗੁਰੂ ਅਮਰਦਾਸ ਸਾਹਿਬ ਜੀ ਆ ਮਹਾਨ ਤੋਂ ਮਹਾਨ ਆਪ ਜੀ, ਅੱਗੇ ਜਿਹੜਾ ਕੋਈ ਬਹੁਤਾ ਬੋਲਣਾ ਚੱਲਣਾ ਹੈ। ਨਹਿ ਨੀਕੀ ਇਹੋ ਰੀਤ ਵਿਚਾਰੀ। ਇਹ ਜਿਹੜੀ ਰੀਤੀ ਅਸੀਂ ਚੰਗੀ ਨਹੀਂ ਵਿਚਾਰਦੇ ਹਾਂ। ਇਮ ਸੁਣ ਕੇ ਸਭ ਹਿਨ ਕੀ ਬਾਣੀ। ਇਸ ਤਰ੍ਹਾਂ ਸਾਰਿਆਂ ਦੀ ਸ਼ਰਧਾ ਦੀ ਬਾਣੀ ਬਚਨ ਸੁਣ ਕੇ ਸ੍ਰੀ ਗੁਰ ਬਾਤ ਭਵਿਖਤ ਜਾਣੀ। ਗੁਰੂ ਅਮਰਦਾਸ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੀ ਸਾਰੀ ਗੱਲਬਾਤ ਜਾਣ ਲਈ ਸਮਝ ਲਈ। ਤੀਰਥ ਉੱਤਮ ਉਦੈ ਸੋ ਕਰਨਾ। ਇਹ ਜਿਹੜਾ ਅਕਬਰ ਪਾਤਸ਼ਾਹ ਪਿੰਡਾਂ ਦਾ ਪਟਾ ਲਿਖਾ ਰਿਹਾ, ਇਹਨਾਂ ਪਿੰਡਾਂ ਦੇ ਵਿੱਚ ਹੀ ਇਸੇ ਜ਼ਮੀਨ ਜਾਇਦਾਦ ਵਿੱਚ ਹੀ ਜਿਹੜਾ ਮਹਾਨ ਉੱਤਮ ਤੀਰਥ ਅੰਮ੍ਰਿਤ ਸਰੋਵਰ ਹੈ, ਹਰਿਮੰਦਰ ਹੈ, ਅਸੀਂ ਪੈਦਾ ਪ੍ਰਗਟ ਕਰਨਾ ਹੈ। ਜਿਹੇ ਇਸ਼ਨਾਨ ਕਲ ਕਲ ਮਲ ਹਰਨਾ। ਹਾਂ, ਜੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਲੇ ਦੇ ਜਿੰਨੇ ਪਾਪ ਹੈ ਉਹ ਨਾਸ ਹੋਣੇ ਹਨ। ਜੇ ਸਰੋਵਰ ਨੇ ਨਾਸ ਕਰਨਾ ਪਾਪਾਂ ਦਾ, ਉਹ ਇਸੇ ਦੇ ਧਰਤੀ ਵਿੱਚ ਹੀ ਹੋਣਾ ਹੈ। ਹੋਣ ਹਾਰ ਸਭ ਕਰੀ ਵਿਚਾਰਨ। ਆ ਜਿਹੜੀ ਆਉਣ ਵਾਲੇ ਸਮੇਂ ਵਿੱਚ ਗੱਲ ਹੋਣ ਵਾਲੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਹੀ ਵਿਚਾਰ ਲੈਣਾ ਕੀ। ਸ੍ਰੀ ਮੁਖ ਤੇ ਕੀਏ ਵਾਕ ਉਚਾਰਨ। ਸਾਰਾ ਵਿਚਾਰ ਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਮੁਖੋਂ ਬਚਨ ਕਿਹਾ। ਜਥਾ ਭਾਵਨੀ ਤਥਾ ਕਰੀ ਜਹਿ। ਅਕਬਰ ਪਾਤਸ਼ਾਹ, ਜਿਵੇਂ ਗੁਰੂ ਘਰ ਦੇ ਲਈ ਤੇਰੀ ਸ਼ਰਧਾ ਹੈ, ਮੈਂ ਤੂੰ ਪੂਰੀ ਕਰ ਲੈ। ਸਤ ਸੰਗਤ ਕੋ ਮਾਨ ਰਖੀ ਜਹਿ। ਸਤਸੰਗਤ ਦਾ ਵੀ ਤੂੰ ਮਾਣ ਰੱਖਦਾ ਤੇ ਮਾਣ ਰੱਖ ਲੈ। ਸਿਮਰਹਿ ਹਰ ਹਰ ਸੁਖ ਸੋ ਬਸ ਹੈ। ਇਸ ਕਰਕੇ ਵਾਹਿਗੁਰੂ ਵਾਹਿਗੁਰੂ, ਗੁਰੂ ਕੀਆਂ ਸੰਗਤਾਂ ਕਰਨਗੇ ਸੁਖੀ ਬਸਣ ਗਈਆਂ। ਭੋਜਨ ਅਚ ਹੈ ਪ੍ਰੇਮ ਪ੍ਰਭ ਰਸ ਹੈ। ਆ ਭੋਜਨ ਛਕ ਛਕਾ ਕੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਰਚ ਮਿਚ ਜਾਣਗੀਆਂ, ਲਵਲੀਨ ਹੋ ਜਾਣਗੀ। ਸੁਨਤ ਸ਼ਾਹ ਉਮ ਰਾਵਣ ਸਹਿਤ। ਅਕਬਰ ਪਾਤਸ਼ਾਹ ਨੇ ਸੁਣ ਕੇ ਅਮਰਾਵਾਂ ਜਗਤ ਹਰਖਿਓ ਪੁਨ ਸ਼ਰਧਾ ਧਾਰ ਮਹਿਤ। ਬਹੁਤ ਖੁਸ਼ ਹੋਇਆ, ਬੜੀ ਮਹਾਨ ਸ਼ਰਧਾ ਧਾਰਨ ਕੀਤੀ ਹੈ। ਪਟਾ ਪਰਗਨੇ ਕੋ ਲਿਖ ਦੀਨ। 84 ਪਿੰਡਾਂ ਦੇ ਪਰਗਨੇ ਇਲਾਕੇ ਦਾ ਜਿਹੜਾ ਮਾਫ਼ੀ ਦਾ ਪਟਾ ਲਿਖ ਦਿੱਤਾ ਹੈ ਵੀ ਇੱਥੋਂ ਪਾਤਸ਼ਾਹ ਦਾ ਕੋਈ ਬੰਦਾ ਨੀ ਮਾਮਲਾ, ਇਹ ਗੁਰੂ ਕੇ ਮਾਮਲਾ ਲੈਣਗੇ। ਰਹਿ ਗ੍ਰਾਮ ਸਭ ਗੁਰੂ ਅਧੀਨ। 84 ਪਿੰਡ ਹੈ, ਸਾਰਾ ਇਲਾਕਾ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਅਧੀਨ ਰਹੇਗਾ। ਉਂਝ ਤਾਂ ਇੱਥੇ ਪ੍ਰਸੰਗ ਐਸੇ ਆਇਆ ਹੈ, ਪਰ ਇਹ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਸਾਡਾ ਤਾਂ ਨਿਯਮ ਹੈ ਵੀ ਅਸੀਂ ਲੰਗਰ ਤੋਂ ਬਗੈਰ ਕੁਝ ਹੋਰ ਗ੍ਰਹਿਣ ਨਹੀਂ ਕਰਨਾ ਹੈ, ਇਹ ਸਭ ਲਈ ਅਸੂਲ ਇੱਕੋ ਜਿਹੀ ਹੈ। ਫਿਰ ਇਹ ਸਿਆਣਾ ਸੀ, ਇਸਨੇ ਜੋ ਗੁਰੂ ਅਮਰਦਾਸ ਸਾਹਿਬ ਦੀ ਸਪੁੱਤਰੀ ਬੀਬੀ ਭਾਨੀ ਹੈ, ਸਭ ਤੋਂ ਮਹਾਨ ਹੈ, ਗੁਰੂ ਕੇ ਲੰਗਰ ਵਿੱਚ ਸੇਵਾ ਕਰਦੀ ਸੀ। ਫਿਰ ਇਹਦੇ ਨਾਲ 84 ਪਿੰਡਾਂ ਦਾ ਨਾਂ ਪਟਾ ਲਿਖਵਾ ਦਿੱਤਾ, ਨਾਲ ਬੇਨਤੀ ਕਰ ਦਿੱਤੀ ਕਿ ਮਹਾਰਾਜ ਜਿਵੇਂ ਤੁਹਾਡੀ ਸਪੁੱਤਰੀ ਹੈ ਅਤੇ ਇਸੇ ਤਰ੍ਹਾਂ ਮੈਂ ਵੀ ਆਪਣੀ ਧੀ ਜਾਣ ਕੇ ਇਹਨੂੰ ਮਹਾਰਾਜ ਕੁਝ ਦੇ ਰਿਹਾ ਹਾਂ, ਇਹ ਤਾਂ ਜ਼ਰੂਰ ਗ੍ਰਹਿਣ ਕਰ ਲਓ। ਫਿਰ ਗੁਰੂ ਅਮਰਦਾਸ ਸਾਹਿਬ ਜੀ ਸਮਝ ਗਏ ਵੀ ਇਹ ਜਿਹੜਾ ਹੋ ਰਿਹਾ ਪ੍ਰੇਰਨਾ ਉੱਪਰੋਂ ਹੀ ਹੋ ਰਹੀ ਹੈ ਪਰਮੇਸ਼ੁਰ ਵੱਲੋਂ, ਨਹੀਂ ਕੌਣ ਕਿਸੇ ਨੂੰ ਕੁਝ ਦਿੰਦਾ ਹੈ। ਇਹ ਇਲਾਕੇ ਵਿੱਚ ਇਹ ਮਹਾਨ ਤੀਰਥ ਬਣਨੇ, ਮਹਾਨ ਪਰਉਪਕਾਰ ਹੋਣੇ ਹੈ, ਇਸ ਕਰਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਕੁਝ ਨਹੀਂ ਇਸ ਨੂੰ ਕਿਹਾ ਸੀ। ਆਦ ਚਬਾਲ ਬੀੜ ਜਹ ਕਰਿਓ, ਬਾਬਾ ਬੁੱਢਾ ਸਾਹਿਬ ਦੀ ਬੀੜ ਹੈ, ਚਬਾਲ ਹੈ, ਇਤਾਦ ਕੇ ਸਾਰੇ ਪਿੰਡ, ਬਹੁਤੇ ਗ੍ਰਾਮ ਅਰਪ ਮੁਦ ਭਰਿਓ, ਹਾਂ ਸਾਰੇ ਬਡਾਲੀ ਸਾਹਿਬ ਆਦਿਕ ਬਸਰ ਕੇ ਸਾਰੇ ਪਿੰਡ ਭੇਟਾ ਕਰਕੇ ਖੁਸ਼ੀ ਨਾਲ ਭਰ ਗਿਆ ਹੈ। ਆਪਣੋ ਜਨਮ ਸਕਾਰਥ ਜਾਨਾ, ਅਕਬਰ ਪਾਤਸ਼ਾਹ ਨੇ ਉਹ 84 ਪਿੰਡ ਭੇਟਾ ਕਰਕੇ ਆਪਣਾ ਮਨੁੱਖ ਜਨਮ ਸਫਲ ਹੋਇਆ ਜਾਣਿਆ ਸਮਝਿਆ। ਗੁਰ ਘਰ ਕੀ ਪੀ ਸੇਵ ਮਹਾਨਾ, ਖਿਆਲ ਕਰ ਰਿਹਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮੇਰੇ ਪਾਸੋਂ ਇਸ ਤਰ੍ਹਾਂ ਇਹ ਸਹਿਜੀ ਮਹਾਨ ਸੇਵਾ ਹੋ ਗਈ ਹੈ। ਆਪਣੇ ਪਰ ਕਰਨਾ ਗੁਰ ਜਾਨੀ, ਤੇ ਆਪਣੇ ਉੱਪਰ ਇਸਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਕਿਰਪਾ ਹੋਈ ਜਾਣੀ ਸਮਝੀ। ਭਲੋ ਹੋਏ ਮੇਰੋ ਚਿੱਤ ਠਾਨੀ, ਹਾਂ ਵੀ ਮੇਰਾ ਹੁਣ ਭਲਾ ਹੋ ਜਾਏਗਾ, ਮੇਰਾ ਚੰਗਾ ਹੋ ਜਾਏਗਾ, ਕਲਿਆਣ ਹੋ ਜਾਏਗੀ, ਇਸ ਤਰ੍ਹਾਂ ਇਹਨੇ ਆਪਣੇ ਮਨ ਵਿੱਚ ਜਾਣੀ ਸਮਝੀ ਹੈ। ਜਿਮ ਉਰ ਚਾਹਿਓ ਮਾਨ ਸੋ ਲੀਨ, ਜਿਵੇਂ ਇਹਨੇ ਹਿਰਦੇ ਵਿੱਚ ਆਇਆ ਉਵੇਂ ਸਤਿਗੁਰੂ ਨੇ ਬਚਨ ਮੰਨ ਲਿਆ। ਸਫਲ ਕਰਿਓ ਨਿਜ ਦਰਸ਼ਨ ਦੀਨ, ਇਹਨੂੰ ਦਰਸ਼ਨ ਦਿੱਤਾ ਤੇ ਇਹਨੂੰ ਸਫਲ ਨਿਹਾਲ ਕਰ ਦਿੱਤਾ। ਗੁਰ ਕੀ ਖੁਸ਼ੀ ਲੀਨ ਇਸ ਰੀਤ, ਇਸ ਰੀਤੀ ਨਾਲ ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਪੂਰੀ ਪੂਰੀ ਪ੍ਰਸੰਨਤਾ ਪ੍ਰਾਪਤ ਕੀਤੀ। ਸ਼ਰਧਾ ਆਦਿਕ ਵਧਾਏ ਵਚੀਤ, ਆਪਣੇ ਚਿੱਤ ਵਿੱਚ ਬਹੁਤੀ ਸ਼ਰਧਾ ਜਿਹੜੀ ਵਧਾਉਣਾ ਕੀਤੀ। ਪੁਨਕਾਰ ਬਿਨੈ ਹੱਥ ਕੋ ਬੰਦ, ਫਿਰ ਦੋਵੇਂ ਹੱਥ ਜੋੜ ਕੇ ਨੇ ਬੇਨਤੀ ਕੀਤੀ। ਕਰੀ ਬੰਦਨਾ ਪਦ ਅਰਬਿੰਦ, ਮਹਾਰਾਜ ਦੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ। ਆਇਸ ਪਾਏ ਗੁਰੂ ਮੁਖ ਕੇਰੀ, ਅਮਰਦਾਸ ਸਾਹਿਬ ਦੇ ਮੁਖ ਦੀ ਆਗਿਆ ਜਾਇਜ਼ ਪਾ ਕੇ ਉੱਠਿਓ ਸ਼ਾਹ ਕਰ ਖੁਸ਼ੀ ਕਨੇਰੀ, ਬਹੁਤ ਪ੍ਰਸੰਨਤਾ ਜਾਹਰ ਕਰਦਾ ਹੈ ਅਕਬਰ ਪਾਤਸ਼ਾਹ ਉੱਠ ਖੜੋਤਾ। ਲੈ ਘਰ ਗੁਰ ਘਰ ਕੋ ਸਿਰ ਪਾਓ, ਜਿਵੇਂ ਗੁਰੂ ਘਰ ਦਾ ਸਿਰ ਪਾ ਹੁੰਦਾ ਹੈ ਉਹ ਇਸ ਨੇ ਲੈ ਲਿਆ ਹੈ। ਧਰਿਓ ਸੀਸ ਪਰ ਆਨੰਦ ਉਪਾਓ, ਇਸ ਤਰ੍ਹਾਂ ਆਪਣੇ ਸੀਸ ਉੱਪਰ ਸਿਰੋ ਪੋ ਰੱਖ ਲਿਆ, ਬੜਾ ਆਨੰਦ ਪੈਦਾ ਕੀਤਾ। ਨਿਕਸ਼ੋਪੁਰ ਤੇ ਆਇਓ ਡੇਰੇ, ਚਲੋ ਗੋਇੰਦਵਾਲ ਸਾਹਿਬ ਤੋਂ ਨਿਕਲ ਕੇ ਆਪਣੇ ਬਾਹਰ ਤੰਬੂ ਵੱਲ ਨੂੰ ਆਇਆ ਹੈ। ਲੋਕਨ ਸੋ ਗੁਣ ਭੰਤ ਬਡੇਰੇ, ਜਿਹੜੇ ਨਾਲ ਲੋਕ ਚੱਲ ਰਹੇ ਉਹਨਾਂ ਦੇ ਨਸੈ ਕੋਲ ਗੁਰੂ ਅਮਰਦਾਸ ਸਾਹਿਬ ਜੀ ਦੇ ਬਹੁਤ ਵੱਡੇ ਗੁਣਾਂ ਨੂੰ ਇਹ ਕਹਿ ਰਿਹਾ ਹੈ। ਪੂਰਨ ਪੁਰਖ ਬਾਕ ਜਿਨ ਪੂਰਨ, ਗੁਰੂ ਅਮਰਦਾਸ ਸਾਹਿਬ ਤਾਂ ਪੂਰਨੀ ਗੁਰੂ ਹੈ ਜਿਹਨਾਂ ਦੇ ਬਚਨ ਵੀ ਪੂਰੇ ਹੁੰਦੇ। ਦਰਸੇ ਲਹਿ ਕਾਮਨਾ ਤੂਰਨ, ਜਿਹੜਾ ਵੀ ਦਰਸ਼ਨ ਕਰਦਾ ਉਹ ਤਾਂ ਬੜੀਆਂ ਛੇਤੀ ਕਾਮਨਾ ਪੂਰੀਆਂ ਕਰ ਲੈਂਦਾ। ਬੈਸ ਵਿਸ਼ਾਲ ਮਹਾਬ੍ਰਿਧ ਹੋਏ, ਬਹੁਤ ਵੱਡੀ ਉਮਰ ਵਾਲੇ ਅਸੀਂ ਬਿਰਧ ਹੋ ਗਏ ਸਨ। ਭਲੀ ਭਈ ਹਮ ਦਰਸ਼ਨ ਜੋਏ, ਇਹ ਤਾਂ ਵੀ ਸਾਡੇ ਲਾਗੀ ਬਹੁਤ ਚੰਗੀ ਹੋ ਗਈ ਵੀ ਅਸੀਂ ਇਹਨਾਂ ਦੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਪਹਿਲਾਂ ਦਰਸ਼ਨ ਕਰ ਲਏ। ਬੁਧਨ ਅਧੀਨ ਸੋ ਦੀਰਘ ਆਸ਼ੈ, ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਮੁੱਖ ਹੈ ਕਹਿੰਦੇ ਬੜਾ ਅਧੀਨਤਾ ਤੋਂ ਰਹਿਤ ਖੁਸ਼ੀ ਵਾਲਾ ਹੈ, ਤੇ ਜਿੰਨਾ ਅੰਦਰਲਾ ਜਿਹੜਾ ਗੈਰ ਗੰਭੀਰ ਆਸ਼ਾ ਹੈ ਖਿਆਲ ਹੈ। ਬੈਠੇ ਸੁਭ ਗੁਣ ਮਨੋ ਪ੍ਰਕਾਸ਼ ਹੈ, ਇਸ ਤਰ੍ਹਾਂ ਮਾਨੋ ਕਹਿੰਦੇ ਜਿਹੜੇ ਜਿੰਨੇ ਸੁਭ ਗੁਣ ਹੈ ਉਹ ਗੁਰੂ ਅਮਰਦਾਸ ਸਾਹਿਬ ਰੂਪ ਦੇ ਵਿੱਚ ਹੀ ਬੈਠੇ ਹੋਏ ਪ੍ਰਕਾਸ਼ ਕਰ ਰਹੇ। ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਸਰੀਰ ਹੈ ਇਹ ਸੋ ਗੁਣਾ ਨੇ ਧਾਰਨ ਕੀਤਾ ਹੋਇਆ, ਜਿੰਨਾ ਸਰ ਸੰਤੋਖ, ਦਇਆ, ਤੀਰ, ਖਿਮਾ, ਸ਼ਾਂਤੀ, ਆਤਮ ਵਿਚਾਰ, ਇਹ ਸਾਰਿਆਂ ਨੇ ਰਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਦਾ ਸਰੀਰ ਧਾਰਨ ਕੀਤਾ। ਉਹ ਪ੍ਰਕਾਸ਼ ਰਹੇ ਦੇਵੀ ਗਣੀ। ਇਹ ਪ੍ਰਸੰਗ ਥੋੜ੍ਹਾ ਜਿਹਾ ਅੱਗੇ ਵੀ ਹੈ, ਸਮਾਂ ਪਹਿਲਾਂ ਹੀ ਉੱਪਰ ਜਾ ਰਿਹਾ ਹੈ, ਆਪਾਂ ਇੱਥੇ ਹੀ ਸਮਾਪਤੀ ਕਰੀਏ, ਬਾਕੀ ਰਹਿੰਦਾ ਪ੍ਰਸੰਗ ਫੇਰ ਸੁਣਾਂਗੇ ਜੀ। ਬੈਸ ਵਿਸਾਲ ਮਹਾਂਬ੍ਰਿਧ ਹੋਏ, ਭਲੀ ਭਈ ਹਮ ਦਰਸ਼ਨ ਜੋਏ, ਬਦਨ ਅਧੀਨ ਸੁਦੀਰਘ ਆਸ਼ੈ, ਬੈਠੇ ਸ਼ੁਭ ਗੁਣ ਮਨੋ ਪ੍ਰਕਾਸ਼ੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।